ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਸਾਹਿਬ ਜੀਓ, ਜੇ ਕੋ ਹੋਇ ਮੇਰੋ ਅਨੁਸਾਰੀ, ਨਮੋ ਕਰਹਿ ਪਦ ਪਾਰ ਸਿਰ ਧਾਰੀ, ਮਮ ਸਰੂਪ ਕੋ ਜੈਸਾ ਜਾਨੈ, ਤਿਸੀ ਪ੍ਰਕਾਰ ਇਸੈ ਮਨ ਮਾਨੈ, ਜੇ ਕੋ ਹੋਇ ਮੇਰੋ ਅਨੁਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਜੀਵਾਨ ਸਜ ਰਿਹਾ, ਪ੍ਰਕਾਸ਼ ਸੇਵਾ ਦੇ ਨਾਲ ਜਪ ਬਾਣੀ ਦਾ ਜਾਪ ਪਾਠ ਅਤੇ ਆਸਾ ਦੀ ਵਾਰ ਦੇ ਕੁਝ ਸਲੋਕਾਂ ਪੌੜੀਆਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਕਿਆਂ ਸਹਿਤ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਵਿਸ਼ਵਾਸ ਆਪਾਂ ਪੜ੍ਹ ਸੁਣ ਰਹੇ ਹਾਂ, ਜੋ ਬਾਕੀ ਥੋੜ੍ਹਾ ਹੀ ਰਹਿ ਗਿਆ ਹੈ, ਸਮਾਪਤੀ ਆ ਰਿਹਾ ਹੈ। ਕੱਲ੍ਹ ਦੇ ਇਤਿਹਾਸ ਵੀ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਵੀ ਇਹੋ ਜਿਹਾ ਫੁਰਨਾ ਹੋਇਆ ਆਇਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਵੀ ਮਹਾਨ ਸੇਵਾ ਕਰਦਾ ਹਾਂ, ਹਰ ਤਰ੍ਹਾਂ ਕਰਕੇ ਆਗਿਆ ਵਿੱਚ ਵੀ ਚੱਲਦਾ ਹਾਂ, ਪਰ ਫਿਰ ਵੀ ਤੱਕ ਰਿਹਾ ਹਾਂ ਵੀ ਸ੍ਰੀ ਲਹਿਣਾ ਉੱਪਰ ਗੁਰੂ ਨਾਨਕ ਸਾਹਿਬ ਦੀ ਜ਼ਿਆਦੀ ਬਖਸ਼ਿਸ਼, ਜ਼ਿਆਦੇ ਮਿਹਰ ਹੈ। ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਜਾਣ ਗਏ, ਭੁਲੇਖਾ ਜਿਹਾ ਕੱਢਣ ਵਾਸਤੇ ਵੀ ਇੱਧਰ ਦਰਗਾਹੋਂ ਆਏ ਹੋਏ। ਤੁਸੀਂ ਕਮਾਈ ਕਰਕੇ ਸਾਡੇ ਸਿੱਖ ਬਣੇ ਹੋ, ਜਿਹੜਾ ਕਮਾਈ ਕਰਕੇ ਬਣਿਆ ਉਹ ਭਾਵੇਂ ਕਿੰਨਾ ਮਹਾਨ ਹੋਵੇ, ਫਿਰ ਉਹ ਦਹਿਰੇ ਵਿੱਚ ਹੈ। ਜਿਹੜਾ ਉੱਤਰ ਦਰਗਾਹੋਂ ਤੋਂ ਰੱਬੀ ਬਖਸ਼ਿਸ਼ ਪ੍ਰਾਪਤ ਕਰਕੇ ਆਇਆ ਹੈ, ਉਹਦੀ ਬਰਾਬਰੀ ਕੋਈ ਕਰਨ ਕਰਾ ਨਹੀਂ ਸਕਦਾ ਹੁੰਦਾ ਹੈ। ਉਹ ਜਣਾਉਣ ਵਾਸਤੇ ਗੁਰੂ ਮਹਾਰਾਜ ਜੀ ਨੇ ਫਿਰ ਉਹ ਇਸ ਤਰ੍ਹਾਂ ਦਾ ਕੌਤਕ ਜਿਹਾ ਕਰ ਲਿਆ। ਰਾਤ ਦੇ ਸਮੇਂ ਆਪ ਜੀ ਦੇ ਪਾਸ ਭਾਈ ਪਗੀਰ ਜੀ, ਭਾਈ ਸਧਾਰਨ ਜੀ, ਸ੍ਰੀ ਡੈਣਾ ਅਤੇ ਬਾਬਾ ਬੁੱਢਾ ਸਾਹਿਬ ਵੀ ਬਰਾਜੇ ਹੋਏ ਸਨ। ਅੱਧੀ ਕੁ ਰਾਤ ਉੱਠ ਕੇ ਆਪ ਜੀ ਨੇ ਆਵਾਜ਼ ਜੀ ਦਿੱਤੀ ਕਿ ਬਾਬਾ ਬੁੱਢਾ ਸਾਹਿਬ ਜੀ ਬਾਹਰ ਦੇ ਜਾ ਕੇ ਦੇਖੋ, ਰਾਤ ਕਿੰਨੀ ਕੁ ਰਹਿ ਗਈ ਹੈ, ਅੰਮ੍ਰਿਤ ਵੇੜਾ ਹੋ ਗਿਆ, ਇਹ ਬਾਹਰ ਗਏ ਹੈ। ਵੇਖ ਕੇ ਕਹਿਣ ਲੱਗੇ ਮਹਾਰਾਜ ਅੱਧੀ ਰਾਤ ਹੈ। ਮਹਾਰਾਜ ਕਹਿੰਦੇ ਅੱਧੀ ਰਾਤ ਨਹੀਂ ਹੈ, ਫਿਰ ਵੇਖ ਕੇ ਆਓ। ਫਿਰ ਗਿਆ ਤਾਰੇ ਜੇ ਪਛਾਣ ਕੇ, ਕਹਿਣ ਲੱਗਾ ਜੀ ਰਾਤ ਤਾਂ ਅੱਧੀ ਹੈ। ਮਹਾਰਾਜ ਕਹਿੰਦੇ ਨਹੀਂ, ਪਹਿਰ ਰਾਤ ਰਹਿੰਦੀ ਹੈ। ਫਿਰ ਤੀਜੀ ਵਾਰ ਗਿਆ, ਫਿਰ ਵੀ ਗਿਆ ਨਹੀਂ ਮਹਾਰਾਜ ਸਵਾ ਪਹਿਰ ਰਾਤ ਨਹੀਂ ਹੈ, ਰਾਤ ਤਾਂ ਅੱਧੀ ਹੈ। ਅਸੀਂ ਜ਼ਿਮੀਂਦਾਰ ਹਲ ਹੁਲ ਬਹੁੰਦੇ ਹਾਂ, ਤਾਰਿਆਂ ਦੀ ਪਛਾਣ ਹੈ। ਹੁਣ ਜੇ ਤਾਂ ਇਹ ਸੱਤ ਬਚਨੀਆਂ ਹੁੰਦਾ, ਆਗਿਆ ਦਾ ਪਾਲਣ ਵਾਲਾ ਹੁੰਦਾ, ਫਿਰ ਤਾਂ ਕਹਿੰਦਾ ਮਹਾਰਾਜ ਜਿਵੇਂ ਆਪ ਕਹਿੰਦੇ ਯਥਾਰਥੀ ਹੈ, ਸਮਾਂ ਤਾਂ ਆਪ ਨਹੀਂ ਬਣਾਇਆ, ਭਾਵੇਂ ਅੱਧੀ ਰਾਤ ਹੈ ਭਾਵੇਂ ਸਵਾ ਪਹਿਰ ਦਾ ਸਮਾਂ ਹੈ। ਫਿਰ ਮਹਾਰਾਜ ਦੀ ਮੌਜ ਸੀ, ਜੋ ਫਿਰ ਜਦੋਂ ਇਹਨੂੰ ਕਿਹਾ ਵੀ ਇਹ ਨਹੀਂ, ਫਿਰ ਭਾਈ ਭਗੀਰਥ ਨੂੰ ਕਹਿ ਦਿੱਤਾ ਵੀ ਤੂੰ ਜਾ ਦੇਖ। ਇਹਨੇ ਵੀ ਬਾਬਾ ਬੁੱਢਾ ਸਾਹਿਬ ਇਹ ਵੀ ਕਹਿਤਾ ਮਹਾਰਾਜ ਰਾਤ ਜਿਵੇਂ ਕਹਿੰਦਾ ਅੱਧੀ ਹੈ। ਫਿਰ ਭਾਈ ਸਧਾਰ ਜੀ ਨੂੰ ਕਿਹਾ ਵੀ ਤੂੰ ਜਾ ਕੇ ਦੇਖ। ਇਹ ਵੀ ਗਏ ਹੈ, ਕਹਿਣ ਲੱਗੇ ਜੀ ਰਾਤ ਅੱਧੀ ਹੈ। ਫਿਰ ਸ੍ਰੀ ਲਹਿਣਾ ਜੀ ਨੂੰ ਕਿਹਾ ਵੀ ਤੂੰ ਦੇਖ। ਇਹ ਪਹਿਲਾਂ ਤਾਂ ਕਿਹਾ ਮਹਾਰਾਜ ਵੀ ਰਾਤ ਅੱਧੀ ਹੈ, ਮਹਾਰਾਜ ਕਹਿੰਦੇ ਨਹੀਂ ਰਾਤ ਤਾਂ ਪਹਿਰ ਹੈ, ਦੇਖ ਕੇ ਆ। ਫਿਰ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ ਵੀ ਇਹ ਤਾਂ ਮਹਾਰਾਜ ਦੇ ਕੋਈ ਕੌਤਕ ਹੈ, ਇਹ ਆਪਾਂ ਨੂੰ ਕੀ ਹੈ, ਆਪਾਂ ਮਹਾਰਾਜ ਕਹੋ ਬਈ ਉਹ ਸਵਾ ਪਹਿਰ ਕਹਿੰਦੇ ਹੈ। ਇਹ ਢੰਗ ਨਾਲ ਕਹਿ ਸਕੇ ਮਹਾਰਾਜ ਜਿੰਨੀ ਕੁ ਰਾਤ ਬਿਤਾਈ ਓਨੀ ਕੁ ਬੀਤ ਗਈ ਹੈ, ਜਿੰਨੀ ਕੁ ਰੱਖੀ ਹੈ ਓਨੀ ਕੁ ਰਹਿ ਗਈ ਹੈ। ਮਹਾਰਾਜ ਇਹ ਸਾਰਾ ਸਮੇਂ ਨੂੰ ਤਾਂ ਆਪ ਹੀ ਮਹਾਰਾਜ ਬਣਾਉਣ ਵਾਲੇ, ਸਮੇਂ ਦੇ ਕਰਤਾ ਤਾਂ ਆਪ ਹੋ, ਸਮਾਂ ਕੋਈ ਆਪੇ ਨਹੀਂ ਹੁੰਦਾ ਹੈ। ਭੂਤ ਕਾਲ ਦੇ ਕਰਤੇ ਵੀ ਤੁਸੀਂ ਹੋ, ਵਰਤਮਾਨ ਸਮੇਂ ਦੇ ਕਰਤੇ ਵੀ ਹੋ, ਵਿਕਰ ਸਮੇਂ ਦੇ ਵੀ ਕਰਤੇ ਤੁਸੀਂ ਹੋ। ਇਸ ਕਰਕੇ ਮਹਾਰਾਜ ਜਿਹੜਾ ਪਹਿਲਾਂ ਮੇਰੇ ਕੋਲ ਕਹਿ ਕਹਾ ਬੈਠਾ ਸੀ, ਉਹ ਗਲਤੀ ਹੋ ਗਈ, ਭੁੱਲ ਹੋ ਗਈ, ਬਖਸ਼ ਦਿਓ। ਰੁਝਣਾ ਦਿੱਤਾ ਉਹਨਾਂ ਨੂੰ ਵੀ, ਦੇਖੋ ਇਹ ਆਗਿਆ ਵਿੱਚ ਰਹਿ ਰਹੇ ਹੈ, ਤੁਸੀਂ ਕਹਿ ਰਹੇ ਹੋ ਵੀ ਨਹੀਂ ਇੰਨੀ ਹੈ, ਇਹ ਤਾਂ ਸਮੇਂ ਨੂੰ ਵੀ ਕਹਿ ਰਹੇ ਵੀ ਤੁਸੀਂ ਸਮੇਂ ਦੇ ਵੀ ਕਰਤੇ ਹੋ। ਇਸ ਤਰ੍ਹਾਂ ਹਰਤਨਾ ਕਰਕੇ ਪਰਖ ਕਰਕੇ ਫਿਰ ਇੱਕ ਦਿਨ ਆਪ ਜੀ ਨੇ ਸਾਰੀ ਸੰਗਤ ਨੂੰ ਬੁਲਾ ਲਿਆ, ਸ੍ਰੀ ਚੰਦ ਅਤੇ ਲਖਮੀ ਚੰਦ ਨੂੰ ਵੀ ਹਜ਼ੂਰੀ ਵਿੱਚ ਬੁਲਾ ਲਿਆ। ਸਾਰੇ ਗੁਰੂ ਕੇ ਸਿੱਖ ਜਦੋਂ ਧਰਮਸ਼ਾਲਾ ਵਿੱਚ ਆਪ ਬੈਠੇ ਹੈ, ਸਾਰਿਆਂ ਦੇ ਸਾਹਮਣੇ ਗੁਰੂ ਮਹਾਰਾਜ ਪੰਜ ਪੈਸੇ ਅਤੇ ਨਾਲ ਦੀ ਲੈ ਕੇ ਸ੍ਰੀ ਲਹਿਣਾ ਜੀ ਅੱਗੇ ਰੱਖ ਕੇ ਮੱਥਾ ਟੇਕ ਕੇ ਤਿੰਨ ਪਰਿਕਰਮਾ ਕੀਤੀਆਂ ਹਨ। ਫਿਰ ਉਦੋਂ ਬਾਅਦ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਬਿੰਦ ਤੋਂ ਬਚਨ ਕੀਤੇ ਸਨ, ਉਹ ਸ੍ਰੀ ਲਹਿਣਾ ਜੀ ਨੂੰ ਅਤੇ ਬਾਕੀ ਗੁਰਸਿੱਖਾਂ ਨੂੰ ਅਤੇ ਆਪਣੇ ਸੁਪੁੱਤਰਾਂ ਨੂੰ ਕੁਝ ਲਫ਼ਜ਼ ਕਹੇ ਸਨ, ਉਹ ਪ੍ਰਸੰਗ ਬਾਕੀ ਕੱਲ ਰਹਿ ਗਿਆ ਸੀ, ਉਹ ਅੱਜ ਆ ਰਿਹਾ ਹੈ। ਉਹ ਜੋ ਗੁਰੂ ਮਹਾਰਾਜ ਨੇ ਗੁਰਤਾ ਗੱਦੀ ਦਾ ਤਖ਼ਤ ਬਖਸ਼ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਮੁਖਾਰਬਿੰਦ ਤੋਂ ਸਿੱਖਿਆ ਦਾ ਇੱਕ ਬਚਨ ਕਹੇ ਸਨ, ਉਹ ਪ੍ਰਸੰਗ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਜੀ ਕੋ ਹੋਇ ਮੇਰੋ ਅਨੁਸਾਰੀ। ਨਾਨਕ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦਾ ਤਖ਼ਤ ਦੇ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਤਿੰਨ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਮੁਖਾਰਬਿੰਦ ਬੋਲੇ ਹਨ ਵੀ ਜੇ ਵੀ ਗੁਰੂ ਕਾ ਸਿੱਖ ਭਾਵੇਂ ਪੁੱਤਰ ਹੈ, ਜੇ ਕੋਈ ਸਾਡੇ ਆਗਿਆ ਅਨੁਸਾਰ ਸਾਡੀ ਆਗਿਆ ਨੂੰ ਮੰਨਦਾ ਹੈ। ਨਮੋ ਕਰ ਹੈ ਪਦ ਪਰ ਸਿਰ ਧਾਰੀ, ਸਾਡੇ ਵਾਂਗ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਰੱਖ ਕੇ ਮੱਥਾ ਟੇਕਣਾ ਕਰੇ, ਸਾਡੇ ਵਾਂਗ ਨਮਸਕਾਰ ਕਰੇ ਇਹਨਾਂ ਨੂੰ। ਮਮ ਸਰੂਪ ਕੋ ਜੈਸਾ ਜਾਣੈ, ਨਾਲ ਬਚਨ ਇਹ ਵੀ ਕਿਹਾ ਹੈ ਵੀ ਜਿਹੜਾ ਮੱਥਾ ਟੇਕਣ ਵਾਲਾ ਗੁਰਸਿੱਖ ਹੈ ਜਿਸ ਤਰ੍ਹਾਂ ਦਾ ਸਾਡਾ ਸਰੂਪ ਜਾਣਦਾ ਸਾਨੂੰ ਸਮਝਦਾ ਹੈ, ਇਸੀ ਪ੍ਰਕਾਰ ਇਸੈ ਮਨ ਮੰਨੈ, ਉਸੇ ਤਰ੍ਹਾਂ ਇਹਨਾਂ ਨੂੰ ਮੰਨੇ ਪੂਜੇ ਜਿਵੇਂ ਸਾਨੂੰ ਮੱਥਾ ਟੇਕਦਾ, ਸਾਡੇ ਤੇ ਸ਼ਰਧਾ ਰਹੈ, ਸਾਡੇ ਵਾਂਗ ਹੀ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕੇ, ਸਾਡੇ ਵਾਂਗ ਹੀ ਇਹਨਾਂ ਤੇ ਸ਼ਰਧਾ ਰੱਖੇ। ਸੁਣ ਰਜਾਏ ਸਤਿਗੁਰ ਕੀ ਤਬ ਹੀ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਤੋਂ ਜਿਹੜੀ ਆਗਿਆ ਕੀਤੀ ਹੈ ਜਦੋਂ ਸਾਰਿਆਂ ਨੇ ਸੁਣੀ ਹੈ, ਬੁੱਢੇ ਤੇ ਆਦਿਕ ਸਿੱਖ ਸਭ ਹੀ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਤੋਂ ਆ ਲੈ ਕੇ ਜਿੰਨੇ ਗੁਰੂ ਕੇ ਸਿੱਖ ਸੇਵਕ ਹਨ, ਰੁੱਖ ਬਿਲੋਕ ਕਹਿ ਦੁੱਖ ਨਿਕੰਦਨ, ਜੋ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਮਨ ਦਾ ਰੁੱਖ ਜਾਣ ਕੇ ਖਿਆਲ ਜਾਣ ਉਠ ਤਤਕਾਲ ਕੀਨ ਸਭ ਬੰਧਨ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਛੇਤੀ ਉੱਠ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਉਦੋਂ ਬਾਅਦ ਸਾਰੇ ਮੱਥੇ ਟੇਕਣ ਲੱਗ ਪਏ ਹਨ। ਜੁਗਲ ਆਤਮਜ ਉੱਠੇ ਨ ਕੋਈ, ਸਾਰਿਆਂ ਨੇ ਵਾਰੀ ਵਾਰੀ ਉੱਠ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਦਿੱਤੀ ਹੈ। ਪਰ ਸ੍ਰੀ ਚੰਦ ਜੀ ਤੇ ਲਕਮੀ ਚੰਦ ਇਹ ਦੋਵੇਂ ਪੁੱਤਰ ਨਹੀਂ ਉੱਠੇ ਹਨ, ਬੈਠੇ ਰਹੇ ਮਾਨ ਭਰ ਸੋਈ, ਮਾਨ ਵਿੱਚ ਹੰਕਾਰ ਨਾਲ ਭਰੇ ਹੋਏ ਉਸੇ ਤਰ੍ਹਾਂ ਹੀ ਬੈਠੇ ਰਹੇ ਹਨ। ਸ੍ਰੀ ਗੁਰ ਤਿੰਨ ਕੋ ਗੇਰਾ ਅਲਾਈ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੋਵੇਂ ਸੁਪੁੱਤਰਾਂ ਨੂੰ ਵੀ ਬਚਨ ਕਿਹਾ, ਤੁਮ ਭੀ ਉੱਠ ਬੰਦੋ ਸਿਰ ਨਿਆਈ, ਹੇ ਸ੍ਰੀ ਚੰਦ, ਹੇ ਲਕਮੀ ਚੰਦ, ਜਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਸਾਰਿਆਂ ਨੇ ਗੁਰੂ ਅੰਗਦ ਸਾਹਿਬ ਨੂੰ ਵਾਰੀ ਮਾਰੀ ਮੱਥਾ ਟੇਕ ਦਿੱਤਾ ਹੈ, ਤੁਸੀਂ ਵੀ ਇਹਨਾਂ ਨੂੰ ਸਿਰ ਨਵਾਓ, ਇਹਨਾਂ ਨੂੰ ਮੱਥਾ ਟੇਕੋ ਚੰਗੀ ਤਰ੍ਹਾਂ। ਕਹਿਤ ਭਏ ਇਹ ਦਾਸ ਤਿਹਾਰਾ, ਉਸੇ ਵੇਲੇ ਸ੍ਰੀ ਚੰਦ ਤੇ ਲਕਮੀ ਚੰਦ ਕਹਿਣ ਲੱਗੇ, ਮਹਾਰਾਜ ਇਹ ਤਾਂ ਤੁਹਾਡਾ ਸਿੱਖ ਸੇਵਕ ਹੈ, ਹਮ ਸੁਤ ਊਰਦ ਪਦ ਅਧਿਕਾਰ, ਜੀ ਮਹਾਰਾਜ ਤੁਹਾਡੇ ਸੁਤਰ ਹਾਂ, ਤੁਹਾਡੀਆਂ ਸਵੰਸ ਹਾਂ, ਤੇ ਅਸੀਂ ਉੱਚੇ ਅਹੁਦੇ ਦੇ ਹੱਕਦਾਰ ਹਾਂ, ਕੈਸੇ ਬਣੇ ਵੰਦਨਾ ਕਰਨੀ, ਇਹ ਮਹਾਰਾਜ ਤੁਹਾਡੇ ਘਰ ਦਾ ਸਿੱਖ ਸੇਵਕ ਹੈ, ਸਮਝ ਲਓ ਸਾਡੇ ਘਰ ਦਾ ਹੀ ਸਿੱਖ ਸੇਵਕ ਹੈ, ਇਹਨੂੰ ਸਾਨੂੰ ਮੱਥਾ ਟੇਕਣਾ ਭਲਾ ਕਿਵੇਂ ਬਣਦਾ ਹੈ। ਹਮ ਤੇ ਕਰੀ ਨ ਜਾਏ ਅਕਰਨੀ, ਇਸ ਕਰਕੇ ਜਿਹੜੀ ਨਾ ਕਰਨ ਜੋ ਗੱਲ ਜੀ ਇਹ ਸਾਥੋਂ ਤੱਕ ਕੀਤੀ, ਕਤਰੀ ਨੀ ਜਾ ਸਕਦੀ, ਅਸੀਂ ਇਹਨਾਂ ਨੂੰ ਮੱਥਾ ਟੇਕ ਸਕਦੇ ਹਾਂ। ਇਹ ਕਹਿ ਆਪਣੇ ਸਦਨ ਸਿਧਾਰੇ, ਇਸ ਤਰ੍ਹਾਂ ਦੇ ਲਫ਼ਜ਼ ਕਹਿ ਕੇ ਦੋਵੇਂ ਸੁਪੁੱਤਰ ਸ੍ਰੀ ਚੰਦ ਤੇ ਲਕਮੀ ਚੰਦ ਆਪਣੇ ਘਰ ਵੱਲ ਨੂੰ ਚਲੇ ਗਏ। ਕਰਤਬ ਕੁਛ ਹਿਰਦੇ ਨ ਧਾਰੇ, ਪਿਤਾ ਗੁਰੂ ਨਾਨਕ ਸਾਹਿਬ ਜੀ ਦਾ ਕੀ ਕਰਤਬ ਹੈ, ਵੀ ਉਹ ਕੀ ਕਰਨਾ ਚਾਹੁੰਦੇ, ਇਸ ਸੰਬੰਧ ਵਿੱਚ ਮਾੜਾ ਮੋਟਾ ਵੀ ਹਿਰਦੇ ਵਿੱਚ ਸੋਚਿਆ ਵਿਚਾਰਿਆ ਨੀ ਇਹਨਾਂ ਨੇ। ਮਹਿਮਾ ਲੱਖ ਕਹਿ ਕਹਿਓ ਨ ਮਾਨਿਓ, ਹਾਂ ਗੁਰੂ ਨਾਨਕ ਦੀ ਮਹਿਮਾ ਜਾਣ ਕੇ ਤੇ ਇਹਨਾਂ ਨੇ ਕਿਹਾ ਹੋਇਆ ਜਾਂ ਆਪਣੀ ਮਹਿਮਾ ਵਡਿਆਈ ਜਾਣ ਕੇ ਮਹਾਰਾਜ ਦਾ ਬਚਨ ਨੇ ਕਿਹਾ ਮੰਨਿਆ ਹੀ ਨਹੀਂ। ਤੇ ਛਿਨ ਸ੍ਰੀ ਗੁਰ ਕੱਛ ਨਾ ਬਖਾਨਿਓ, ਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿ ਕੇ ਚੁੱਪ ਹੋ ਗਏ, ਉਦੋਂ ਬਾਅਦ ਕੋਈ ਲਫ਼ਜ਼ ਨਹੀਂ ਕਿਹਾ ਵੀ ਤੁਸੀਂ ਕਿਉਂ ਨਹੀਂ ਮੱਥਾ ਟੇਕਦੇ ਹੋ। ਬੈਠ ਕਹੇ ਅੰਗਦ ਸੰਗ ਬਚਨਾ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਬੈਠ ਗਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਬਚਨ ਕਹੇ ਹਨ। ਪਰ ਉਪਕਾਰ ਜਿਨਹੈ ਮਨ ਰਚਨਾ, ਜਿਨ੍ਹਾਂ ਬਚਨਾਂ ਵਿੱਚ ਜਿਹੜੇ ਪਰਉਪਕਾਰ ਦੇ ਕੋਈ ਰਚਨ ਹਨ, ਕੋਈ ਬਚਨ ਹਨ, ਆਪ ਤੁਮ ਜਗਤ ਉਧਾਰਨ ਕਾਰਨ, ਮਹਾਰਾਜ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਹੁਣ ਤੁਸੀਂ ਸੰਸਾਰ ਦੇ ਉਧਾਰ ਵਾਸਤੇ ਮੂਲ ਮੰਤਰ ਸ਼ੁਭ ਕਰ ਹੋ ਸੁਧਾਰਨ, ਜਿਹੜਾ ਮੂਲ ਮੰਤਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵੀ ਜਾ ਕੇ ਵਿਚਾਰਿਆ ਸੀ, ਉਹਨੂੰ ਚੰਗੀ ਸੁਧਾਰ ਕੇ ਕਹਿੰਦੇ ਲਿਖੋ ਚੰਗੇ ਢੰਗ ਨਾਲ। ਮਮ ਬਾਣੀ ਗੁਣ ਖਾਨੀ ਦੇਖਾ, ਸਾਡੀ ਜਿਹੜੀ ਬਾਣੀ ਹੈ ਇਹ ਗੁਣਾਂ ਦੇ ਖਾਣ ਜਾਂ ਗੁਣਾਂ ਦੀ ਭਾਣ ਜਿਹੜੀ ਬਾਣੀ ਇਹਨੂੰ ਦੇਖ ਦੇਖ ਕੇ ਚੰਗੀ ਤਰ੍ਹਾਂ ਲੀਜੈ ਬੀਨੈ ਬੀਨ ਵਿਸੇਖਾ ਜਿੰਨੀ ਇਹ ਬਾਣੀ ਹੈ ਕਹਿੰਦੇ ਚੁਣ ਚੁਣ ਕੇ ਵਿਸ਼ੇਸ਼ ਕਰਕੇ ਤੁਸੀਂ ਲਿਖ ਲਓ ਹਮ ਹੈ ਸੁਣਾਵਤ ਜਾਓ ਉਚਾਰਾ ਸਾਨੂੰ ਕਹਿੰਦੇ ਉਹ ਬਾਣੀ ਸੁਣਾਉਂਦੇ ਹੋਏ ਤੇ ਇਸ ਤਰ੍ਹਾਂ ਕਹਿੰਦੇ ਪੜ੍ਹਦੇ ਜਾਓ ਸਮੇਂ ਸੁਣਾਓ ਸਮ ਹੈ ਸੁਣਾਵਤ ਜਾਓ ਉਚਾਰਾ ਇਸ ਤਰ੍ਹਾਂ ਕਹਿੰਦੇ ਸਾਨੂੰ ਉਚਾਰ ਕੇ ਸੁਣਾਉਂਦੇ ਜਾਓ ਪੜ੍ਹ ਕੇ ਸੁਣਾਉਂਦੇ ਜਾਓ ਬੰਦ ਮਿਰਜਾਦ ਕਰੋ ਉਪਕਾਰਾ ਕਹਿੰਦੇ ਅੱਗੇ ਵਾਸਤੇ ਗੁਰਸਿੱਖਾਂ ਲਈ ਮਰਜਾਦਾ ਬੰਨ ਕੇ ਗੁਰਸਿੱਖਾਂ ਉੱਪਰ ਪਰਉਪਕਾਰ ਕਰ ਦਿਓ ਇਹ ਜਿਹੜੀ ਜਪ ਬਾਣੀ ਸੀ ਪੌੜੀਆਂ ਤਾਂ ਪਹਿਲਾਂ ਹੀ ਮਹਾਰਾਜ ਨੇ ਉਚਾਰਨ ਕੀਤੀਆਂ ਸੀ ਸਵੇਰ ਪਰਬਤ ਉੱਪਰ ਸਿਧਾਨਾਥਾਂ ਨਾਲ ਗਿਆਨ ਚਰਚਾ ਕਰਦਿਆਂ ਜਾਂ ਹੋਰ ਥਾਵਾਂ ਵਿੱਚ ਸਿਰਫ ਇੱਕੋ ਉਹਨਾਂ ਨੂੰ ਜਾਣੀ ਲੜੀਵਾਰ ਨਹੀਂ ਉਹਨਾਂ ਨੂੰ ਬੰਨਿਆ ਸੀ ਤਕਸੀਮ ਨਹੀਂ ਕੀਤਾ ਸੀ ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਚਾਰਨ ਕਰਕੇ ਪੜ੍ਹ ਕੇ ਸੁਣਾ ਕੇ ਇਹਨਾਂ ਨੂੰ ਨੰਬਰਵਾਰ ਵੀ ਲਿਖੋ ਹਮ ਤੇ ਜੋ ਜਨਮੈ ਪਸਚਾਤਾ ਕਿਉਂਕਿ ਸਾਥੋਂ ਬਾਅਦ ਵਿੱਚ ਜਿਹੜਾ ਕੋਈ ਗੁਰੂ ਕਾ ਸਿੱਖ ਸੰਸਾਰ ਵਿੱਚ ਪੈਦਾ ਹੋਵੇਗਾ ਤਿੰਨ ਸਭ ਕੋ ਹੋਵੇ ਗਤ ਦਾਤਾ ਕਹਿੰਦੇ ਇਹ ਜਿਹੜੀ ਬਾਣੀ ਹੈ ਫਿਰ ਉਹ ਜਿਹੜਾ ਪੜ੍ਹੇਗਾ ਉਹਨੂੰ ਮੁਕਤੀ ਦੇਣ ਵਾਲੀ ਇਹ ਹੋਵੇਗੀ ਜੋ ਜਹਾਜ਼ ਚੜ੍ਹ ਸਾਗਰ ਤਰਹੀ ਗੁਰੂ ਅੰਗਦ ਸਾਹਿਬ ਜੀ ਜਿਵੇਂ ਕੋਈ ਜਹਾਜ਼ ਤੇ ਚੜ ਕੇ ਸੌਖੇ ਢੰਗ ਨਾਲ ਸਮੁੰਦਰ ਤੋਂ ਤਰ ਜਾਂਦਾ ਹੁੰਦਾ ਤਿਉਂ ਤੇ ਪੜ ਸੰਸਾਰ ਉਧਰ ਇਹ ਜਿਹੜੀ ਸਾਡੀ ਬਾਣੀ ਹੈ ਇਹਨੂੰ ਪੜ ਕੇ ਸੰਸਾਰ ਸਮੁੰਦਰ ਤੋਂ ਕੋਈ ਤਰ ਜਾਇਆ ਕਰੇ ਸੁਣ ਸ੍ਰੀ ਅੰਗਦ ਬੰਦਨ ਠਾਨੇ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਤੋਂ ਬਚਨ ਸੁਣ ਕੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਹੈ ਬੀਨ ਬੀਨ ਨੀਕੇ ਗੁਰਬਾਨੀ ਜਿੰਨੀ ਵੀ ਕੀ ਬਾਣੀ ਹੈ ਚੰਗੀ ਤਰ੍ਹਾਂ ਉਹਨੂੰ ਚੁਣ ਚੁਣ ਕੇ ਆਨ ਸੁਣਾਵਨ ਕੀਨ ਸੁਹਾਨੀ ਉਹ ਜਿਹੜੀ ਸੋਭਨੀਕ ਬਾਣੀ ਹੈ ਉਹ ਲਿਆ ਕੇ ਮਹਾਰਾਜ ਨੂੰ ਪੜ੍ਹ ਕੇ ਸੁਣਾਉਣਾ ਕੀਤੀ ਹੈ ਤਬ ਜਪ ਨਾਮ ਧਰਿਓ ਗੁਣ ਖਾਨੀ ਇਹ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਬਾਣੀ ਦਾ ਜਿਹੜਾ ਨਾਮ ਹੈ ਉਹ ਜਪ ਕਰਕੇ ਰੱਖਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਾਇਆ ਹੈ ਉਹਦੇ ਤਤਕਰੇ ਵਿੱਚ ਜਪ ਨਿਸ਼ਾਨ ਇਹ ਨਿਸ਼ਾਨ ਅਟੰਬੂ ਦਾ ਹੁੰਦਾ ਹੈ ਆਈਡੈਂਟੀ ਕਾਰਡ ਦਾ ਪਛਾਣ ਪੱਤਰ ਦਾ ਜਿਵੇਂ ਅੱਜ ਕੱਲ੍ਹ ਕਹਿੰਦੇ ਆਧਾਰ ਕਾਰਡ ਹੈ ਜੀ ਉਹ ਇਸ ਤਰ੍ਹਾਂ ਇਹ ਗੁਰਸਿੱਖ ਦਾ ਆਈਡੈਂਟੀ ਕਾਰਡ ਹੈ ਪਛਾਣ ਪੱਤਰ ਹੈ ਵੀ ਜਿਹੜਾ ਤਾਂ ਜਪਜੀ ਸਾਹਿਬ ਪੜ੍ਹਦਾ ਹੈ ਉਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਗੁਰੂ ਕਾ ਸਿੱਖ ਹੈ ਜਿਹੜਾ ਕਹੀ ਬਾਣੀ ਤਾਂ ਨਿਤਨੇਮ ਜਪਜੀ ਦਾ ਪੜ੍ਹੇ ਨਾ ਉਹੀ ਕਹੇ ਵੀ ਮੈਂ ਸਿੱਖ ਹਾਂ ਸਿੱਖ ਹਾਂ ਉਹ ਸਿੱਖ ਨਹੀਂ ਮੰਨਿਆ ਜਾ ਸਕਦਾ ਹੈ ਜਿਵੇਂ ਉੱਧਰ ਪਛਾਣ ਪੱਤਰ ਹੈ ਨਾ ਨਿਸ਼ਾਨ ਹੈ ਟੋਂਬੂ ਹੈ ਇਹ ਵੀ ਸੱਚਖੰਡ ਦਾ ਟੋਂਬੂ ਹੈ ਪਛਾਣ ਪੱਤਰ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸਾਰੀ ਜ਼ਿੰਦਗੀ ਉਹਨੂੰ ਦੇਖ ਕੇ ਨਾ ਨਿਸ਼ਾਨ ਪੱਤਰ ਆਈਡੈਂਟੀ ਕਾਰਡ ਸੱਚਖੰਡ ਵੀ ਜਾਣ ਦਿੰਦੇ ਆ ਦੂਜੇ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਉੱਥੇ ਨਹੀਂ ਜਾਣ ਦਿੰਦੇ ਕਹਿੰਦੇ ਵੀ ਇਹ ਤਾਂ ਗੁਰੂ ਕਲਗੀਧਰ ਜੀ ਨੇ ਕਹਿ ਦਿੱਤਾ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਸਿੱਖ ਗੁਰੂ ਘਰ ਬਣ ਗਏ ਜਪਜੀ ਕੰਠ ਨਾ ਕੀਨ ਤੰਦਲ ਬਿੰਤ ਕਾਮ ਕੇ ਤੈਸੇ ਸਿੱਖ ਕੋ ਚੀਨ ਸਿੱਖ ਜ਼ਰੂਰ ਬਣ ਗਿਆ ਅਤੇ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦਾ ਕੰਠ ਹੀ ਨਹੀਂ ਕੀਤਾ ਜਵਾਨੀ ਪੜ੍ਹਨਾ ਹੀ ਨਹੀਂ ਆਉਂਦਾ ਹੈ ਕਹਿੰਦੇ ਉਹ ਤਾਂ ਸਿੱਖ ਇਉਂ ਹੀ ਜਾਣ ਲਓ ਜਿਵੇਂ ਕਹਿੰਦੇ ਚੌਲ ਤਾਂ ਹੋਣ ਨਾ ਅਤੇ ਬਾਹਰ ਛਿੱਲੜ ਜਾ ਬਥੇਰਾ ਹੋਵੇ ਉਹ ਚੌਲ ਦਾ ਜੇ ਹੈ ਨਹੀਂ ਕੰਮ ਤਾਂ ਚੌਲ ਹੀ ਹੋਣਾ ਛਿੱਲੜ ਤੋਂ ਕਿ ਛਿੱਤਰ ਦੇ ਪੈਂਦੀਆਂ ਹੀ ਹੈ ਐਵੇਂ ਕਹਿੰਦੇ ਛਿੱਲੜ ਦੇ ਪੈਂਦੀਆਂ ਹੁੰਦੀਆਂ ਜਿਹਦੇ ਵਿੱਚ ਜਪਜੀ ਹੈ ਨਹੀਂ ਨਾ ਚੌਲ ਹੈ ਨਹੀਂ ਆ ਉਹਦੇ ਤਾਂ ਪੈਂਦੀਆਂ ਹੀ ਹੈ ਇਸ ਕਰਕੇ ਇਹ ਜਾਣੀ ਦਰਗਾਹ ਦਾ ਸੱਚਖੰਡ ਦਾ ਆਈਡੈਂਟੀ ਕਾਰਡ ਆ ਪਛਾਣ ਪੱਤਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਪੜ੍ਹਦਾ ਹੈ ਉਹਨੂੰ ਦਰਗਾਹ ਵਿੱਚ ਸੱਚੇ ਮਿਲਣ ਮਿਲਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਦਾ ਨਾਮ ਫਿਰ ਜਪ ਨਿਸ਼ਾਨ ਰੱਖਿਆ ਸੀ ਨਿਸ਼ਾਨ ਟੋਂਬੂ ਦਾ ਹੁੰਦਾ ਪਛਾਣ ਪੱਤਰ ਦਾ ਹੁੰਦਾ ਹੈ ਜਾਂ ਇਹ ਜਿਹੜਾ ਜਪ ਹੈ ਇਹ ਨਿਸ਼ਾਨ ਕੇ ਵਾਹਿਗੁਰੂ ਨੂੰ ਵਾਹਿਗੁਰੂ ਦੇ ਸਰੂਪ ਨੂੰ ਨਿਸ਼ਾਨ ਕੇ ਪ੍ਰਗਟ ਪ੍ਰਤੱਖ ਕਰ ਦੇਣ ਵਾਲਾ ਹੈ ਜਿਹੜਾ ਜਪ ਜੀ ਪੜ੍ਹਦਾ ਉਹਨੂੰ ਵਾਹਿਗੁਰੂ ਪ੍ਰਗਟ ਪ੍ਰਤੱਖ ਹੁੰਦਾ, ਉਹਨੂੰ ਬ੍ਰਹਮ ਗਿਆਨ ਵੀ ਹੋ ਜਾਂਦਾ ਹੈ। ਸੋ ਇਸ ਕਰਕੇ ਆਪ ਜੀ ਨੇ ਕਿਹਾ ਵੀ ਇਹ ਸੰਸਾਰ ਸਮੁੰਦਰ ਤੋਂ ਇਹ ਬਾਣੀ ਨੂੰ ਪੜ੍ਹ ਕੇ ਤਰਜ ਆਇਆ ਕਰੇਗਾ। ਇਹਦਾ ਨਾਮ ਆਪ ਜੀ ਨੇ ਜਪ ਰੱਖਿਆ ਹੈ ਸ੍ਰੀ ਮੁਖ ਤੇ ਮਹਿਮਾ ਪੁੰਨ ਭਾਖੀ। ਉਦੋਂ ਬਾਅਦ ਇਹ ਜਪ ਬਾਣੀ ਦਾ ਨਾਂ ਰੱਖ ਕੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦੀ ਜਿਹੜੀ ਮਹਿਮਾ ਆਪਣੇ ਮੁਖ ਤੋਂ ਆਖਣਾ ਕੀਤੀ, ਜੋ ਨਰ ਹੋਇ ਸਿੱਖੀ ਅਬ ਲਾਖੀ। ਮਹਾਰਾਜ ਕਹਿੰਦੇ ਵੀ ਜਿਹੜਾ ਵੀ ਤੁਹਾਡੇ ਵਿੱਚੋਂ ਗੁਰੂ ਨਾਨਕ ਦੀ ਸਿੱਖੀ ਦਾ ਇੱਛਾਵਾਨ ਹੈ ਵੀ ਮੈਨੂੰ ਗੁਰੂ ਕੀ ਸਿੱਖੀ ਪੂਰੀ ਪੂਰੀ ਪ੍ਰਾਪਤ ਹੋ ਜਾਏ, ਨਿਸਮਹਿ ਉੱਠੇ ਸੇ ਕਰ ਹੈ ਇਸ਼ਨਾਨਾ। ਕਹਿੰਦੇ ਉਹ ਗੁਰੂ ਕਾ ਸਿੱਖ ਪਹਿਰ ਰਾਤ ਰਹਿੰਦਿਆਂ ਉੱਠੇ ਤੇ ਇਸ਼ਨਾਨ ਕਰ ਲਵੇ। ਜਪ ਪੜ ਹੈ ਇੱਕ ਚਿੱਤ ਸਾਵਧਾਨ, ਸਾਵਧਾਨ ਹੋ ਕੇ ਇੱਕ ਮਨ ਹੋ ਕੇ ਜਪ ਬਾਣੀ ਦਾ ਜਾ ਪੜੇ ਹਮੇਸ਼ਾ। ਅਰਥ ਵਿਚਾਰ ਕਰ ਹੈ ਉਰ ਮਾਹੀ, ਜਿਹੜੀ ਜਪ ਬਾਣੀ ਦੇ ਅਰਥ ਹੈ ਉਹਨਾਂ ਦੀ ਵੀ ਇਹਦੇ ਵਿੱਚ ਵਿਚਾਰ ਕਰੇ ਵੀ ਮਹਾਰਾਜ ਦੀ ਬਾਣੀ ਕਹਿ ਕੀ ਕਰਾਈ ਹੈ ਤੇ ਮੈਂ ਕੀ ਕਰਾ ਰਿਹਾ। ਮੁਕਤ ਹੋਏ ਸੋ ਸੰਸੇ ਨਾਹੀ, ਮਹਾਰਾਜ ਕਹਿੰਦੇ ਜਿਹੜਾ ਬਾਣੀ ਇਹ ਸਵਾ ਪਹਿਰ ਰਾਤ ਦੇ ਤੜਕੇ ਉੱਠ ਕੇ ਪੜੇਗਾ, ਇਹਦੇ ਅਰਥਾਂ ਦੀ ਵਿਚਾਰ ਕਰੇਗਾ, ਕੋਈ ਸੰਸੇ ਵਾਲੀ ਗੱਲ ਨਹੀਂ, ਉਹ ਮੁਕਤ ਹੋ ਜਾਏਗਾ, ਜਮਾ ਤੋਂ ਛੁੱਟ ਜਾਏਗਾ, 84 ਦੇ ਚੱਕਰ ਤੋਂ ਨਿਕਲ ਜਾਏਗਾ। ਜਪ ਜੀ ਸੇਵਨ ਪ੍ਰੀਤ ਸੋ ਜਾਹੀ, ਜਿਸ ਗੁਰਸਿੱਖ ਦੀ ਜਪ ਜੀ ਦੇ ਸੇਵਨ ਕੀ ਪੜ੍ਹਨ ਵਿੱਚ ਪ੍ਰੀਤੀ ਹੈ, ਮਮ ਸਮੀਪ ਪ੍ਰਾਪਤ ਹੋਏ ਤਾਹੀ। ਮਹਾਰਾਜ ਕਹਿੰਦੇ ਉਹ ਸਿੱਖ ਨੂੰ ਸਾਡੀ ਸਮੀਪਤਾ ਸਾਡੀ ਹਜ਼ੂਰੀ ਪ੍ਰਾਪਤੀ ਉਹ ਸਾਡੇ ਕੋਲ ਆ ਜਾਏਗਾ। ਧਰ ਹੈ ਕਾਮਨਾ ਪੜ ਹੈ ਇੱਕ ਮਨ, ਜਿਹੜਾ ਇੱਕ ਮਨ ਹਲਕੇ ਕੋਈ ਨਾ ਕੋਈ ਕਾਮ ਰੱਖ ਕੇ ਜਪ ਬਾਣੀ ਦਾ ਪਾਠ ਪੜੇਗਾ। ਹੋ ਹਿਸ ਪੂਰਨ ਤਿਹ ਕੀ ਤਤ ਛਿੰਨ, ਉਸ ਦੀ ਕਾਮਨਾ ਕਹਿੰਦੇ ਜਪ ਜੀ ਦੇ ਪੜ੍ਹਨ ਨਾਲ ਬੜੀ ਛੇਤੀ ਪੂਰੀ ਹੋ ਜਾਇਆ ਕਰੇ। ਜੰਤਰ ਮੰਤਰ ਪੁੰਨ ਤੰਤਰ ਮਹਾਨਾ, ਬਾਕੀ ਵੀ ਗੁਰਸਿੱਖੋ ਜਿਹੜਾ ਕੋਈ ਜੰਤਰ ਵੀ ਧਾਗੇ ਹੈ, ਮੰਤਰ ਜੇ ਹੈ, ਹੋਰ ਟੂਣੇ ਟਾਣੇ ਜੇ ਹੈ, ਤੰਤਰ ਜੇ ਹੈ, ਤਾਂ ਗੰਢਾਂ ਜੀਆਂ ਦੇ ਕੇ ਕਰਦੇ ਕਰਾਉਂਦੇ ਹੁੰਦੇ ਹੈ। ਭੂਤ ਜੇ ਪ੍ਰੇਤ ਦੈਤ ਬਲਵਾਨ, ਜਿਹੜੇ ਬੜੇ ਬੜੇ ਬਲ ਭੂਤ ਹੈ, ਪ੍ਰੇਤ ਹੈ, ਹੋਰ ਬਿਲਵਾਨ ਹਨ, ਪਿਸਾਚ ਆਦਿਕ, ਤੇ ਸਮੀਪ ਨਹਿ ਆਵੇ ਕੋਈ। ਜਿਹੜਾ ਸਵਾ ਪੈਰ ਰਾਤ ਉੱਠ ਕੇ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪ ਜੀ ਦਾ ਪਾਠ ਹੋਏਗਾ, ਉਹਦੇ ਭੂਤ ਪ੍ਰੇਤ ਪਿਸਾਚ ਦੈਤ ਰਾਖ ਕੋਈ ਨੇੜੇ ਤੇੜੇ ਨਹੀਂ ਆਏਗਾ। ਪਠਨ ਪ੍ਰੀਤ ਨਿਤ ਨਰ ਜਿਹ ਹੋਈ, ਪਰ ਜੇ ਜੀ ਕਹਿੰਦੇ ਜਪ ਬਾਣੀ ਦੇ ਪੜ੍ਹਨ ਵਿੱਚ ਹਮੇਸ਼ਾ ਪ੍ਰੀਤੀ ਹੋਏ, ਹਮੇਸ਼ਾ ਜਿਹੜਾ ਪੜ੍ਹੇਗਾ ਨਾ ਉਹਦੇ ਨੇੜੇ ਨਹੀਂ ਆਏਗਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਉਹ ਪ੍ਰਸੰਗ ਵਿੱਚ, ਜੀਵਨ ਵਿੱਚ ਇੱਕ ਪ੍ਰਸੰਗ ਆਇਆ ਹੈ ਕਿ ਇੱਕ ਸਿੱਖ ਮਹਾਰਾਜ ਦੇ ਬੈਠਾ ਉਹ ਸਿਰਜਾ ਹਿਲਾਉਂਦਾ ਸੀ, ਸਿਰਜਾ ਘੁਮਾਉਂਦਾ ਸੀ। ਭਾਈ ਪਾਰੀ ਪਾਰੋ ਆਦਿਕ ਹੋ ਜਿਹੜੇ ਸਿਆਣੇ ਗੁਰਸਿੱਖ ਸਨ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡਾ ਸਿੱਖ ਹੈ, ਇਹਨੂੰ ਵੀ ਕੋਈ ਚਿੰਬੜਿਆ ਹੋਇਆ ਭੂਤ ਪ੍ਰੇਤ ਇਹ ਵੀ ਸਿਰ ਘੁਮਾਉਂਦਾ ਤੁਹਾਡੇ ਕੋਲ। ਪਹਿਲਾਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਚੁੱਪ ਚਾਪ ਰਹੇ, ਫਿਰ ਖਿਆਲ ਜਾ ਕਰਕੇ ਕਹਿਣ ਲੱਗੇ ਵੀ ਸੁਣ ਸ੍ਰੀ ਮੁਖ ਤੇ ਉੱਤਰ ਕਹਿਓ, ਪ੍ਰੇਤ ਲੱਗੇ ਜੈ ਸਿੱਖੋ ਕਹਿਓ, ਸੋਨਾ ਪੜਤ ਹੋਰ ਜਪ ਰਸਨਾ, ਜਿਹਨੂੰ ਕੰਠ ਤਿੰਨੂੰ ਪਰ ਵਸਨਾ। ਮਹਾਰਾਜ ਕਹਿੰਦੇ ਵੀ ਜੇ ਸਾਧ ਸਿੱਖ ਨੂੰ ਕਹਿੰਦੇ ਤੁਸੀਂ ਭੂਤ ਪ੍ਰੇਤ ਲੱਗਿਆ ਖੜੇ, ਕਹਿੰਦੇ ਆ ਨਾ ਵੀ ਸਿਰ ਘੁਮਾਉਂਦਾ, ਇਹ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਦਾ ਪਾਠ ਨਹੀਂ ਕਰਦਾ ਨਾ, ਤੜਕੇ ਉੱਠ ਕੇ ਨਹਾ ਕੇ ਨਹੀਂ ਪੜਦਾ ਨਾ ਜਪ ਜੀ, ਤਾਂ ਹੀ ਭੂਤ ਪ੍ਰੇਤ ਲੱਗਿਆ ਇਹਨੂੰ, ਤਾਂ ਹੀ ਇਹ ਸਿਰ ਜਾ ਘੁਮਾਉਂਦਾ ਇਹ। ਇਹਨੂੰ ਕਹੋ ਵੀ ਤੜਕੇ ਉੱਠ ਕੇ ਨਹਾ ਤੇ ਕੇ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਗੁਰੂ ਨਾਨਕ ਸਾਹਿਬ ਦਾ ਜਪ ਜੀ ਪੜ੍ਹੇ, ਭੂਤ ਪ੍ਰੇਤ ਜੰਤਰ ਮੰਤਰ ਕੋਈ ਇਹਦੇ ਨੇੜੇ ਨਹੀਂ ਆਏਗਾ। ਇਹ ਮਹਾਨ ਮੰਤਰ ਹੈ ਜੋ ਗੁਰਬਾਣੀ ਗਾਰੜੂ ਮੰਤਰ ਵਰਗੀ, ਜਿਵੇਂ ਕੋਈ ਗਾਰੜੂ ਮੰਤਰ ਜਵਾਨੀ ਹੋਵੇ ਤੇ ਕਿਸੇ ਦੀ ਜ਼ਹਿਰ ਨਹੀਂ ਚੜ੍ਹਦੀ, ਸਭ ਅਧੀਨ ਹੋ ਜਾਂਦੇ ਭੱਜੇ ਆਉਂਦੇ, ਇਸ ਤਰ੍ਹਾਂ ਸਭ ਭੂਤ ਪ੍ਰੇਤ ਜਿੰਨੇ ਹੈ ਤਬੀਰ ਤਾਗੇ ਹੈ ਕਿਸੇ 'ਤੇ ਕੋਈ ਅਸਰ ਨਹੀਂ ਹੁੰਦਾ ਇਹਦੇ 'ਤੇ। ਜਿਹੜਾ ਇਹ ਜਪਜੀ ਦਾ ਪਾਠ ਕਰੇਗਾ, ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਹੈ ਤੇ ਵਚਨ ਹੈ ਵੀ, ਜਿਹੜਾ ਇਹ ਪੜ੍ਹੇਗਾ ਜੰਤਰ ਮੰਤਰ ਭੂਤ ਪ੍ਰੇਤ ਉਹਦੇ ਕੋਈ ਨੇੜੇ ਨਹੀਂ ਆਏਗਾ। ਮਾਨੁਖ ਦੇਹ ਜੀਵ ਜਿਨ ਪਾਈ, ਇਹ ਗੁਰਸਿੱਖੋ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਮਨੁੱਖਾਂ ਦੇ ਪ੍ਰਾਪਤ ਕੀਤੀ ਜੀਵਾਂ ਨੇ, ਜਪ ਵਿਹੀਨ ਹੋਇ ਬਾਦ ਗਵਾਏ, ਉਹਨਾਂ ਨੇ ਕਹਿੰਦੇ ਸਾਰੀ ਜ਼ਿੰਦਗੀ ਜਪਜੀ ਨਹੀਂ ਨਾ ਪੜੇ ਹੈ, ਜਪਜੀ ਤੋਂ ਬਿਨਾਂ ਆਪਣੀ ਮਨੁੱਖ ਦੇ ਵੀ ਐਵੇਂ ਵਿਅਰਥ ਗਵਾ ਲਈ ਹੈ। ਸਿੱਖਾਂ ਯੋਗ ਮੰਤਰ ਗੁਰ ਕੇਰਾ, ਇਹ ਤਾਂ ਕਹਿੰਦੇ ਗੁਰਸਿੱਖਾਂ ਦੇ ਪੜ੍ਹਨ ਯੋਗ ਮਹਾਨ ਮੰਤਰ ਹੈ ਜਪ ਬਾਣੀ। ਇਤ ਉਤ ਨਿਤ ਸੁਖ ਦੇਤ ਕਨੇਰਾ, ਜਿਹੜਾ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪੜ੍ਹੇਗਾ ਇੱਥੇ ਵੀ ਅੱਗੇ ਪ੍ਰਲੋਕ ਵਿੱਚ ਵੀ ਬੜਾ ਇਹ ਸੁੱਖ ਦਊਗਾ ਉਸ ਮਨੁੱਖ ਨੂੰ। ਹੋਏ ਸਿੱਖ ਜਪ ਕੰਠ ਨਕੀਨੋ, ਜਿਹੜਾ ਕਹਿੰਦੇ ਸਿੱਖ ਬਣ ਗਿਆ ਹੈ। ਇੱਥੋਂ ਹੁਣ ਕਵੀ ਸੰਤੋਖ ਸਿੰਘ ਜੀ ਆਪਣੇ ਵੱਲੋਂ ਕੁਝ ਕਹਿ ਰਹੇ ਹੈ ਮਹਿਮਾ ਦੀ ਬਾਣੀ ਸੱਚ ਵੀ, ਜਿਹੜਾ ਗੁਰੂ ਕਾ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਪਰ ਜਪਜੀ ਸਾਹਿਬ ਜੀ ਨੇ ਕੰਠ ਨਹੀਂ ਕੀਤਾ, ਜਵਾਨੀ ਨਹੀਂ ਪੜ੍ਹਨਾ ਆਉਂਦਾ ਹੈ। ਨਾਉ ਤਰੀਕ ਬੇਖ ਧਰ ਲੀਨੋ, ਨਾਮ ਮਾਤਰ ਸਿੱਖ ਹੈ, ਨਾਮ ਜ਼ਰੂਰ ਸਿੱਖ ਰਖਾ ਲਿਆ, ਸਿੱਖ ਸੁੱਖ ਕੋਈ ਨਹੀਂ ਜਿਹਦੇ ਜਪਜੀ ਕੰਠ ਨਹੀਂ। ਇਸ ਤੇ ਔਰ ਨ ਕੋ ਵਿਧ ਉੱਚੀ, ਕਿਉਂਕਿ ਇਹਦੇ ਨਾਲ ਤੋਂ ਹੋਰ ਕੋਈ ਵਿਧੀ ਜੁਗਤੀ ਤਰੀਕਾ ਉੱਚਾ ਸੁੱਚਾ ਹੈ ਹੀ ਨਹੀਂ। ਜਪ ਸੇਵਨ ਇੱਕ ਮਨ ਹੋਏ ਸੂਚੀ, ਜਿਹੜਾ ਕਹਿੰਦੇ ਜਪਜੀ ਦਾ ਸੇਵਨ ਕਰਨਾ ਇੱਕ ਮਨ ਹੋ ਕੇ ਤੈਨ ਪਵਿੱਤਰਤਾ ਸਹਿਤ ਪੜ੍ਹਨਾ, ਇਹਦੇ ਨਾਲੋਂ ਤਾਂ ਹੋਰ ਕੋਈ ਉੱਚੀ ਸੁੱਚੀ ਵਿਧੀ ਨਹੀਂ ਹੈ। ਸਭ ਤੋਂ ਵਧੀਆ ਤਰੀਕਾ ਤਾਂ ਇਹ ਹੀ ਹੈ ਇੱਕ ਮਨ ਹੋ ਕੇ ਪਵਿੱਤਰ ਹੋ ਕੇ ਜਪਜੀ ਪੜ੍ਹੇ। ਕਾਮ ਧੇਨ ਚਿੰਤਾ ਮਨ ਸੁਰ ਤਰ, ਦੁਨੀਆਂ ਵਿੱਚ ਕਹਿੰਦੇ ਸਵਰਗ ਵਿੱਚ ਕਾਮ ਧੇਨ ਗੋ ਮੰਨੀ ਹੈ ਵੀ ਕਾਮਨਾ ਪੂਰੀ ਕਰਦੀ ਹੈ, ਇੱਕ ਚਿੰਤਾ ਮਣੀ ਹੈ, ਕਲ ਬਿਰਸ਼ ਵੀ ਹੈਗਾ ਸਵਰਗ ਵਿੱਚ। ਕਰਨ ਹੈ ਸਕੇ ਆਦ ਤਿਲ ਸੰਸਾਰ, ਕਹਿੰਦੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹਦੇ ਤਾਂ ਕਹਿੰਦੇ ਤਿਲ ਜਿੰਨਾ ਵੀ ਬਰਾਬਰੀ ਨਹੀਂ ਕਰ ਸਕਦੇ, ਨਾ ਕਾਮ ਤੇ ਨਾ ਕਲ ਬਿਰਸ਼ ਨਾ ਚਿੰਤਾ ਮਣੀ। ਜੋ ਕੁਛ ਗੁਰੂ ਨਾਨਕ ਦੀ ਬਾਣੀ ਇਹ ਜਪ ਬਾਣੀ ਦੇਵੇਗੀ ਉਹ ਕਾਮ ਤੇ ਨਾ ਗੁਆਂ ਚਿੰਤਾ ਮਣੀਆਂ ਕਲ ਬਿਰਸ਼ ਨਹੀਂ ਦੇ ਸਕਦੇ। ਉਹ ਦੁਨਿਆਵੀ ਪਦਾਰਥ ਜ਼ਰੂਰ ਦਿੰਦੀ ਹੈ ਪਰ ਮੁਕਤੀ ਨਹੀਂ, ਬ੍ਰਹਮ ਗਿਆਨ ਨਹੀਂ ਦਿੰਦੀ ਹੈ ਕਿਸੇ ਨੂੰ ਕਾਮ ਧੇਨ। ਇਹ ਗੁਰੂ ਨਾਨਕ ਦੀ ਬਾਣੀ ਇਸ ਕਰਕੇ ਮਹਾਨ ਹੈ ਇਹ ਤਾਂ ਕਲਿਆਣ ਵੀ ਕਰਦੀ ਹੈ। ਦੋਹਰਾ ਮਹਿਮਾ ਬਰਨੀ ਅਲਪ ਮੈਂ, ਹਾਂ ਕਵੀ ਜੀ ਕਹਿੰਦੇ ਮੈਂ ਥੋੜੀ ਜੀ ਮਹਿਮਾ ਗੁਰੂ ਨਾਨਕ ਦੀ ਬਾਣੀ ਦੀ ਕਥਨ ਕੀਤੀ ਹੈ। ਕਹਿ ਨਾ ਜਾਏ ਮਤ ਮੰਨ, ਮੈਂ ਕਵੀ ਤੋਂ ਕਹਿੰਦੇ ਮਾੜੀ ਬੁੱਧੀ ਹੋਣ ਕਰਕੇ ਗੁਰੂ ਨਾਨਕ ਦੀ ਬਾਣੀ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਉੱਚ ਅਗਾਧ ਅਕਥ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਜਿਵੇਂ ਉੱਚੇ ਹੈ ਤੇ ਅਗਾਧ ਤੋਂ ਰਹਿ ਤੇ ਕਥਨ ਤੋਂ ਰਹਿਤ, ਇਸੇ ਤਰ੍ਹਾਂ ਉਹਨਾਂ ਦੀ ਬਾਣੀ ਵੀ ਉੱਚੀ ਹੈ, ਹਾਥ ਤੋਂ ਰਹਿਤ ਕਥਨ ਤੋਂ ਰਹਿਤ। ਜੋ ਜਪਜੀ ਸੁਖ ਕੰਦ, ਜੋ ਇਹ ਜਪਜੀ ਬਾਣੀ ਹੈ ਸੁਖਾਂ ਦਾ ਤਾਂ ਕਹਿੰਦੇ ਇਹ ਕੰਦ ਬੱਦਲ ਹੀ ਹੈ, ਸੁਖਾਂ ਦਾ ਬੱਦਲ ਬਰਸਾਉਂਦੀ ਹੈ। ਚੌਪਈ ਮਨ ਮੂਰਖ ਨਿਤ ਪ੍ਰਤ ਜਪ ਸੇਵ, ਹਾਂ ਕਵੀ ਜੀ ਆਪਣੇ ਮਨ ਨੂੰ ਕਹਿੰਦੇ ਉਹ ਮੂਰਖ ਮਨਾ ਤੂੰ ਤੜਕੇ ਉੱਠ ਕੇ ਹਮੇਸ਼ਾ ਜਪਜੀ ਸਾਹਿਬ ਪੜਿਆ ਕਰ। ਜਿਹ ਕੋ ਚਾਹ ਮੁਨ ਜਨ ਦੇਵ, ਇਹ ਮਨਾ ਜਿਸ ਪਦਵੀ ਨੂੰ ਮੁਨੀ ਜਨ ਵੀ ਉਹ ਚਾਹੁੰਦੇ ਹਨ ਵੀ ਸਾਨੂੰ ਮਨੁੱਖ ਦੇ ਪ੍ਰਾਪਤ ਹੋਵੇ, ਅਸੀਂ ਨਹਾ ਧੋ ਕੇ ਜਪਜੀ ਸਾਹਿਬ ਪੜਿਆ ਕਰੀਏ। ਕਿਤ ਬਿਦ ਹੋਵੇ ਮਾਨੁਖ ਦੇਹੀ, ਜਿਹੜੇ ਕੋਈ ਸਰੀਰ ਛੱਡ ਕੇ ਮੁਨੀ ਜਨ ਚਲੇ ਗਏ ਆ, ਦੇਵਤੇ ਚਲੇ ਗਏ ਪੁੰਨ ਕਰਮ ਕਰਕੇ, ਉਹ ਵੀ ਕਹਿੰਦੇ ਅਸੀਂ ਮਨੁੱਖ ਦੇ ਕਿਤੇ ਪ੍ਰਾਪਤ ਹੋ ਜਾਏ ਸਾਨੂੰ। ਸ੍ਰੀ ਨਾਨਕ ਸਿੱਖੀ ਮਗ ਲੇ, ਫਿਰ ਅਸੀਂ ਕਹਿੰਦੇ ਮਨੁੱਖ ਸਰੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਪੰਥ ਧਾਰਨ ਕਰ ਲਈਏ। ਜਪਜੀ ਸੇਵ ਕਟ ਹੈ ਜਮ ਫਾਸੀ, ਫਿਰ ਵੀ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਦਾ ਪਾਠ ਕਰਕੇ ਜਮਾਂ ਦੀ ਫਾਹੀ ਨੂੰ ਅਸੀਂ ਕੱਟ ਲਈਏ। ਬਹੁਰ ਮਿਲ ਹੈ ਪਦਵੀ ਅਵਨਾਸੀ, ਉਸ ਤੋਂ ਬਾਅਦ ਸਾਨੂੰ ਫਿਰ ਮਰਨ ਤੋਂ ਬਾਅਦ ਜਿਹੜੀ ਅਵਨਾਸੀ ਪਦਵੀ ਹੈ, ਜਿਸ ਪਦਵੀ ਨੂੰ ਮੁੜ ਕੇ ਕੋਈ ਡਿੱਗਦਾ ਨੀ ਨਾਸ ਨਹੀਂ ਦੀ, ਉਹ ਮਿਲ ਜਾਏ। ਆਸ ਸੰਯੋਗ ਚਹਿਤ ਹੈ ਸੋਈ, ਇਸ ਤਰ੍ਹਾਂ ਦੇ ਜਿਹੜੇ ਕੋਈ ਰਿਸ਼ੀ ਮੁਨੀ ਹੈ ਦੇਵੀ ਦੇਵਤੇ, ਉਹ ਵੀ ਕਹਿੰਦੇ ਮਨੁੱਖ ਦੇ ਨਾਲ ਸੰਯੋਗ ਚਾਹੁੰਦੇ ਵੀ ਇਹ ਮਿਲ ਜਾਏ ਤੇ ਅਸੀਂ ਸਿੱਖ ਬਣ ਕੇ ਜਪਜੀ ਪੜਿਆ ਕਰੀਏ। ਜਮਾ ਤੋਂ 84 ਦੇ ਚੱਕਰ ਤੋਂ ਜਗਜੀ ਉੱਚੇ ਅਹੁਦੇ ਤੇ ਜਾ ਵਰਾਜੀਏ ਤੁਮ ਕੋ ਤੋ ਸਭ ਪ੍ਰਾਪਤ ਹੋਈ। ਮਹਾਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੋ ਤੁਹਾਨੂੰ ਤਾਂ ਆ ਮਨੁੱਖ ਦੇ ਹੁਣ ਪ੍ਰਾਪਤ ਹੋਈ ਹੋਈ ਹੈ। ਬਾਰ ਬਾਰ ਕਿਆ ਕਹੋ ਬਣਾਈ ਬਈ, ਹੁਣ ਲੋਕਾਂ ਨੂੰ ਬਣਾ ਬਣਾ ਬਾਰ ਬਾਰ ਬਣਾ ਸਵਾਰ ਕੇ ਭਲਾ ਮੈਂ ਕੀ ਆਖਾਂ। ਆਪ ਅੰਤ ਸਮਾਂ ਦੁਖਦਾਈ, ਦੇਖ ਲੋ ਜੇ ਤੁਸੀਂ ਇਹ ਜਪਜੀ ਸਾਹਿਬ ਦਾ ਪਾਠ ਨਾ ਕੀਤਾ ਕਹਿੰਦੇ ਫਿਰ ਹੁਣ ਜਿਹੜਾ ਅੰਤ ਦਾ ਸਮਾਂ ਤੁਹਾਨੂੰ ਬੜਾ ਦੁਖਦਾਈ ਬਣ ਜਾਓਗੇ, ਫਸ ਜਾਓਗੇ ਕਸੂਤੇ। ਤੇ ਚਿੰਨ ਪਛਤਾਵੇ ਹੈ ਮਲ ਹੱਥ, ਜਦੋਂ ਅੱਗੇ ਗਏ ਤੁਸੀਂ ਜਪਜੀ ਪੜਿਆ ਨਹੀਂ ਹੈ ਤੁਹਾਡੇ ਪਈਆਂ, ਫਿਰ ਹੱਥ ਮਿਲਾਓਗੇ ਪਛਤਾਵ ਕਰੋਗੇ। ਹਮ ਕਿਉਂ ਖੋਇਓ ਜਨਮ ਕਹੋਗੇ ਗੁਰੂ ਨਾਨਕ ਦੀ ਬਾਣੀ ਦੇ ਜਪ ਤੋਂ ਪੜੇ ਅਸੀਂ ਕਿਉਂ ਮਨੁੱਖ ਜਨਮ ਐਵੇਂ ਗੁਆ ਲਿਆ। ਨਰ ਤਨ ਦੁਰਲੱਭ ਇੱਕ ਇਹ ਪਾਇਓ, ਇੱਕ ਤਾਂ ਜਿਹੜਾ ਮਨੁੱਖਾ ਦੇ ਆ ਬੜਾ ਦੁਰਲੱਭ ਹੈ ਇਹ ਤੁਸੀਂ ਪਾਇਆ। ਪੁਨ ਸਤਿਗੁਰ ਸਿੱਖ ਵੇਖ ਬਣਾਇਓ, ਫੇਰ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵੀ ਅਸੀਂ ਸਿੱਖ ਹਾਂ, ਉਹ ਜਿਹਾ ਭੇਖ ਪੀਣ ਵਾਲੇ ਆ, ਉਹ ਸਿੱਖ ਸਿੱਖ ਦਾ ਜਿਹੜਾ ਕੋਈ ਲਿਬਾਸ ਹੈ ਵਸਤਰ ਜੇ ਵੀ ਪਹਿਨ ਲਏ। ਤੀਜੋ ਕਲ ਯੁਗ ਕੋ ਹੈ ਕਾਲਾ, ਤੀਜਾ ਕਹਿੰਦੇ ਕਲ ਯੁਗ ਦਾ ਸਮਾਂ ਥੋੜੀ ਸੇਵਾ ਮਹਿ ਹੋਏ ਦਿਆਲਾ, ਇਹਦੇ ਵਿੱਚ ਕਹਿੰਦੇ ਥੋੜੀ ਜੀ ਸੇਵਾ ਕੋਈ ਕਰ ਦੇਵੇ ਸਤਿਗੁਰੂ ਵੀ ਵਾਹਿਗੁਰੂ ਵੀ ਦਿਆਲੂ ਕਿਰਪਾਲੂ ਹੋ ਜਾਂਦੇ। ਇਸ ਸਮੇਂ ਤੇ ਜੋ ਚੁੱਕ ਜਾਈ, ਜਿਹੜਾ ਵੀ ਤੁਹਾਡੇ ਵੀ ਇਹੋ ਜਿਹਾ ਸਮਾਂ ਕਲ ਯੁਗ ਦਾ ਹੈ ਜਿੱਥੇ ਬੜੀਆਂ ਬਖਸ਼ਿਆ ਗੁਰੂ ਨਾਨਕ ਦੀਆਂ, ਜਿਹੜਾ ਉੱਕ ਜਾਏਗਾ ਭੁੱਲ ਜਾਏਗਾ। ਚੜ ਕਰ ਮੇਰ ਰਸਾਤਲ ਪਾਈ, ਉਹ ਤਾਂ ਹੀ ਹੈ ਵੀ ਜਿਵੇਂ ਕੋਈ ਸੁਮੇਰ ਪਰਬਤ ਤੇ ਪੜ ਕੇ ਤੇ ਛੇਵੇਂ ਪਤਾਲ ਵਿੱਚ ਜਾ ਡਿੱਗੇ। ਉਹ ਕਹਿੰਦੇ ਉਹ ਜਿਹਨੇ ਮਨੁੱਖ ਦੇ ਪ੍ਰਾਪਤ ਕਰ ਲਈ ਸੁਮੇਰ ਪਰਬਤ ਦੇ ਉੱਪਰ ਚੜ੍ਹਨਾ ਹੈ, ਜਪਜੀ ਸਾਹਿਬ ਪੜ ਕੇ ਜਾ ਮਹਾਨ ਉੱਚੇ ਹੋ ਜਾਣਾ ਸੀ, ਫਿਰ ਜਿਹੜਾ ਇਹ ਸੁਮੇਰ ਪਰਬਤ ਤੇ ਚੜ੍ਹ ਕੇ ਸਿੱਖ ਬਣ ਕੇ ਜਪਜੀ ਨਾ ਪੜਨਾ ਸਾਨੂੰ ਛੇਵੇਂ ਪਤਾਲ ਵਿੱਚ ਜਾ ਕੇ ਹੇਠਾਂ ਨਰਕਾਂ ਵਿੱਚ ਡਿੱਗਣਾ ਹੈ। ਜਪਜੀ ਕੰਠ ਨਿਤਾ ਪ੍ਰਤ ਰਟੈ, ਜਿਹੜਾ ਜਪਜੀ ਕੰਠ ਕਰਕੇ ਤੇ ਹਮੇਸ਼ਾ ਪਰ ਇਹਨੂੰ ਪੜੇਗਾ ਜਨਮ ਜਨਮ ਕੇ ਕਲਮਲ। ਉਹ ਤਾਂ ਕਹਿੰਦੇ ਜਨਮਾਂ ਜਨਮਾਂ ਤਰ੍ਹਾਂ ਦੇ ਜਿੰਨੇ ਪਾਪ ਕੀਤੇ ਸਾਰੇ ਕੱਟ ਵੱਢ ਲਏ, ਸਨੈ ਸਨੈ ਮਨ ਨਿਰਮਲ ਹੋਏ। ਬਾਕੀ ਇਹ ਵੀ ਲਾਭ ਹੋ ਕਹਿੰਦੇ ਜਪਜੀ ਪੜ੍ਹਨ ਨਾਲ ਹੌਲੀ ਹੌਲੀ ਜਿਹੜਾ ਮਨ ਨਿਰਮਲ ਹੋ ਜਾਏਗਾ। ਗਤ ਪਾਵੈ ਭਾਵ ਬੰਧਨ ਖੋਏ, ਇਸ ਤਰ੍ਹਾਂ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਜੇ ਗੁਆ ਕੇ ਅਖੀਰ ਨੂੰ ਮੁਕਤੀ ਪਾ ਲਵੇਗਾ। ਸ਼ਬਦ ਅਭਿਆਸ ਕੀਓ ਨਰ ਜਾਹੀ, ਨਾ ਕਹਿੰਦੇ ਪੁਰਸ਼ਾਂ ਨੇ ਸ਼ਬਦ ਦਾ ਅਭਿਆਸ ਕੀਤਾ, ਵਾਰ ਵਾਰ ਜਪਜੀ ਸਾਹਿਬ ਦਾ ਪਾਠ ਕੀਤਾ। ਰਹੇ ਉਨ ਕਰਨੋ ਕ੍ਰਿਤ ਕੁਛ ਤਾਹੀ, ਜੀ ਕਹਿੰਦੇ ਵੀ ਉਸ ਸਿੱਖ ਨੂੰ ਉਸ ਮਨੁੱਖ ਨੂੰ ਹੋਰ ਕੋਈ ਕਰਤੱਵ ਕਰਨਾ ਬਾਕੀ ਨਹੀਂ ਰਿਹਾ, ਹੋਰ ਉਹਨੂੰ ਕੋਈ ਸਾਧਨ ਕਰਨ ਦੀ, ਕੋਈ ਟੂਣੇ ਤਾਪਣ ਦੀ, ਜਲ ਧਾਰੇ ਕਰਨ ਦੀ, ਭੁੱਖੇ ਤਿਹਾਏ ਮਰਨ ਦੀ ਲੋੜ ਨਹੀਂ, ਯੋਗਾ ਅਭਿਆਸ ਕਰਨ ਦੀ ਨਹੀਂ ਹੈ। ਪਰ ਜਿਹੜਾ ਉੱਠ ਕੇ ਤੜਕੇ ਨਹਾ ਧੋ ਕੇ ਜਪਜੀ ਸਾਹਿਬ ਪੜ੍ਹਦਾ ਉਹਦੇ ਸਾਰੇ ਵਿੱਚ ਹੀ ਸਭ ਕੁਛ ਹੋ ਜਾਂਦੇ ਸਾਧਨ, ਕਹਿੰਦੇ ਉਹਨੂੰ ਕੁਝ ਕਰਨਾ ਨਹੀਂ ਰਿਹਾ ਹੈ। ਇਸ ਕਰਕੇ ਗੁਰੂ ਕਲਗੀਧਰ ਜੀ ਨੇ ਤਾਂ ਉਹ ਰਹਿਤ ਨਾਮਿਆਂ ਵਿੱਚ ਮੁੱਖ ਤੋਂ ਵਚਨ ਇਹ ਕਹਿ ਦਿੱਤੇ ਵੀ ਬਿਨ ਜਪ ਜਾਪ ਸੇਵੇ ਜੋ ਜੀਵੇ ਪ੍ਰਸਾਦ, ਵੀ ਜਿਹੜਾ ਜਪਜੀ ਸਾਹਿਬ ਅਤੇ ਜਿਹੜਾ ਸਾਡਾ ਜਾਪ ਸਾਹਿਬ ਹੈ ਇਹ ਬਾਣੀ ਪੜ੍ਹੇ ਤੋਂ ਬਗੈਰ ਜਿਹੜਾ ਕਹਿੰਦੇ ਪ੍ਰਸ਼ਾਦ ਛਕ ਲੈਂਦਾ ਹੈ। ਭਾਵੇਂ ਦੋ ਬਾਣੀਆਂ ਦਾ ਮਤਲਬ ਵੀ ਬਾਣੀਆਂ ਦੇ ਪਾਠ ਕੀਤੇ ਤੋਂ ਬਗੈਰ ਭੋਜਨ ਛਕਦਾ ਹੈ, ਉਹਨੂੰ ਡੰਡ ਮਿਲੂਗਾ। ਸੋ ਬੇਸ਼ਟਾ ਕਾ ਕਿਰਮ ਹੋਏ, ਅਖੀਰ ਨੂੰ ਮਰ ਕੇ ਕਹਿੰਦੇ ਗੰਦਗੀ ਦਾ ਕੀੜਾ ਬਣੂਗਾ ਉਹ, ਜਨਮ ਗਵਾਵੇ ਬਾਅਦ ਆਪਣਾ ਮਨੁੱਖ ਜਨਮ ਐਵੇਂ ਗੁਆ ਲਏਗਾ। ਮਿਹਰਬਾਨ ਦੀ ਸਾਖੀ ਵਿੱਚ ਐਸੇ ਲਿਖਿਆ, ਇਹ ਜਪ ਕਰਤੇ ਪੁਰਖ ਕਾ ਗੁਰੂ ਨਾਨਕ ਕੀਆ ਬਖਾਨ, ਜਗਤ ਉਧਾਰਨ ਕਾਰਨੇ ਤੁਰੋਂ ਹੋਆ ਫੁਰਬਾਨ। ਇਹ ਜਿਹੜਾ ਜਪ ਬਾਣੀ ਇਹ ਕਰਤੇ ਪੁਰਖ ਵਾਹਿਗੁਰੂ ਦੀ ਆਪਣੀ ਰਚਨਾ ਹੈ, ਉਹਨੇ ਗੁਰੂ ਨਾਨਕ ਰੂਪ ਹੋ ਕੇ ਇਹਨੂੰ ਕਥਨ ਕੀਤਾ ਹੈ। ਇਸ ਕਰਕੇ ਕਹਿੰਦੇ ਧੁਰੋਂ ਹੀ ਫਰਮਾਨ ਹੋਇਆ ਵੀ ਇਹ ਪੜ੍ਹਨਾ ਚਾਹੀਏ ਅੰਮ੍ਰਿਤ ਵੇਲੇ ਉੱਠ ਕੇ। ਉਹ ਜਿਹੜੇ ਪੜ੍ਹਦੇ ਉਹ ਜਮਾਂ ਤੋਂ ਹੀ ਬਚ ਜਾਂਦੇ, ਜੰਤਰ ਮੰਤਰ ਤੀਰ ਤਾਗਾਂ ਦੇ ਅਸਰ ਤੇ ਭੂਤਾਂ ਪ੍ਰੇਤਾਂ ਦੇ ਪ੍ਰਭਾਵ ਤੋਂ ਵੀ ਬਚ ਜਾਂਦੇ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਹੈ। ਜਿਹੜੇ ਕੋਈ ਇਹੋ ਜਿਹਾ ਕਰਦੇ ਕਰਾਉਂਦੇ ਅਖੀਰੇ ਉਹਨਾਂ 'ਤੇ ਉੱਟ ਪੈ ਜਾਂਦਾ ਹੈ। ਜੇ ਕੋਈ ਮੂਲ ਮੰਤਰ ਦਾ ਹੀ ਅਭਿਆਸ ਇਕੱਲਾ ਕਰਦਾ ਉਹਦੇ 'ਤੇ ਵੀ ਨਹੀਂ ਕਰਦੇ ਅਸਰ ਹੁੰਦਾ ਹੈ। ਜਿਵੇਂ ਕਲਕੱਤੇ ਦੀ ਗੱਲ ਹੈ, ਉੱਥੇ ਜਿੱਥੇ ਟਰੱਕਾਂ ਦੀ ਯੂਨੀਅਨ ਜੀ ਪਹਿਲਾਂ ਹੁੰਦੀ ਸੀ, ਉੱਥੇ ਕਿਸੇ ਸਿੱਖ ਨੇ ਜਾ ਕੇ ਦੁਕਾਨ ਪਾ ਲਈ ਅਤੇ ਉਹਦੇ ਨੇੜੇ ਕਿਸੇ ਬੰਗਾਲੀਆਂ ਦੀ ਦੁਕਾਨ ਸੀ, ਬੜੀ ਚੱਲਦੀ ਸੀ। ਜਦੋਂ ਇਹ ਸਿੱਖ ਨੇ ਪਾ ਲਈ ਅਤੇ ਜਾਣੇ ਇੱਧਰ ਆ ਪੰਜਾਬੀ ਸਿੱਖ ਸਾਰੇ ਉਹਦੇ ਕੋਲ ਜਾਣ ਲਾਉਣ ਲੱਗ ਗਏ। ਹੁਣ ਜੇ ਅਸੀਂ ਜਗਾਨ ਖੜ ਜਾਏ ਫਿਰ ਉਹਨੂੰ ਔਖਾ ਤਾਂ ਹੁੰਦਾ ਵੀ ਇਹ ਸਿੱਖ ਨੇ ਸਾਡੀ ਆ ਕੇ ਪੁਸਤਾਂ ਤੋਂ ਚੱਲਦੀ ਦੁਕਾਨ ਖੜੀ ਕਰਤੀ। ਇਹ ਅਖੀਰੀ ਕਹਿੰਦੇ ਵੀ ਇਹਨੂੰ ਕਿਵੇਂ ਨਾ ਕਿਵੇਂ ਪਰੇ ਕਰੀਏ ਆਪਾਂ। ਫਿਰ ਖਿਆਲ ਆਇਆ ਵੀ ਇਹ ਜਿਹੜੇ ਸਿੱਖ ਹੈ ਨਾ, ਇਹ ਜੰਤਰ ਮੰਤਰ ਤਵੀ ਤਾਗੇ ਨੂੰ ਨਹੀਂ ਮੰਨਦੇ, ਕਹਿੰਦੇ ਵੀ ਅਸੀਂ ਨਹੀਂ ਇਹਨੂੰ ਮੰਨਦੇ, ਅਤੇ ਇਹ ਬੰਗਾਲੀਆਂ ਨੂੰ ਇਹ ਬਹੁਤ ਆਉਂਦੇ ਹੁੰਦੇ ਹੈ। ਇਹ ਤਾਂ ਬੱਚਾ ਜਾਂ 5 ਸਾਲ ਦਾ ਹੋਵੇ ਉਹਨੂੰ ਵੀ ਪੁੱਛੋ ਨਾ, ਆਪ ਫੌਜੀ ਜਾ ਕੇ ਪੁੱਛਦੇ ਤੈਨੂੰ ਆਉਂਦਾ, ਉਹ ਕਹਿੰਦੇ ਹਾਂ ਮੇਰੇ ਖਵਾਜੇ ਸਿੱਧ ਕੀਤਾ ਹੁਣੇ ਹੀ ਚੜ੍ਹਾ ਦਿੰਦਾ। ਇਸ ਤਰ੍ਹਾਂ ਦਾ ਬੱਚਾ ਬੱਚਾ ਇਹ ਜਾਣਦੇ ਆ ਬੰਗਾਲੀ ਯੰਤਰ ਮੰਤਰ ਜੇ ਉੱਧਰਲੇ। ਇਸ ਤਰ੍ਹਾਂ ਉਹਨਾਂ ਨੇ ਗੱਲ ਜੀ ਚਲਾ ਤੀ ਬੰਗਾਲੀਆਂ ਨੇ, ਬਈ ਬਈ ਸਿੱਖੋ ਤੁਸੀਂ ਭੂਤਾਂ ਪ੍ਰੇਤਾਂ ਨੂੰ ਯੰਤਰਾਂ ਮੰਤਰਾਂ ਨੂੰ ਮੰਨਦੇ ਹੈ। ਉਹ ਦੁਕਾਨਦਾਰ ਸਿੱਖ ਵਿੱਚ ਬੈਠਾ ਸੀ, ਕਹਿੰਦਾ ਵੀ ਮੈਂ ਨਹੀਂ ਕਿਸੇ ਨੂੰ ਮੰਨਦਾ। ਕਹਿੰਦਾ ਨਹੀਂ ਬਈ, ਇਹ ਯੰਤਰ ਮੰਤਰ ਵੀ ਚੱਲ ਜਾਂਦੇ ਹੈ, ਇਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਹੋਣਗੇ ਖਤਰਨਾਕ, ਮੈਂ ਨਹੀਂ ਡਰਦਾ, ਮੈਂ ਨਹੀਂ ਇਹਨਾਂ ਨੂੰ ਮੰਨਦਾ, ਮੇਰੇ 'ਤੇ ਨਹੀਂ ਕੋਈ ਅਸਰ ਹੁੰਦਾ ਹੈ। ਅਤੇ ਉਹ ਬਾਕੀ ਜਿਹੜੇ ਟਰੱਕਾਂ ਵਾਲੇ ਬੈਠੇ ਸੀ, ਕਹਿੰਦੇ ਦੇਖ ਲਓ ਵੀ ਇਹ ਦੁਕਾਨਦਾਰ ਸਿੱਖ ਮੰਨਦਾ ਨਹੀਂ ਯੰਤਰਾਂ ਮੰਤਰਾਂ ਨਾਲ, ਅਸੀਂ ਸਭ ਕੁਝ ਕਰ ਸਕਦੇ ਹਾਂ, ਪੁੱਟਾ ਸਿੱਧਾ ਇਹਨੂੰ, ਇਹਨੂੰ ਮਾਰ ਵੀ ਸਕਦੇ ਹਾਂ ਅਸੀਂ ਯੰਤਰਾਂ ਤਰ੍ਹਾਂ ਤਰ੍ਹਾਂ। ਉਹ ਕਹਿੰਦਾ ਇੱਕ ਤਾਂ ਪੜ੍ਹ ਕੇ ਕਹਿੰਦੇ ਲਾ ਲਓ ਜ਼ੋਰ, ਜਿਹੜਾ ਲਾਈਦਾ ਯੰਤਰਾਂ ਮੰਤਰਾਂ ਦਾ ਮੇਰੇ 'ਤੇ ਨਹੀਂ ਅਸਰ ਹੁੰਦਾ ਹੈ। ਅਖੀਰੀ ਕਹਿੰਦੇ ਲੈ ਵੀ ਲਿਖਤ ਪੜ੍ਹਤ ਕਰ ਲਓ, ਜੇ ਸਾਡੇ ਯੰਤਰ ਮੰਤਰੇ ਦਾ ਅਸਰ ਕਰ ਗਏ ਨਾ ਦੁਕਾਨਦਾਰ 'ਤੇ ਸਿੱਖ 'ਤੇ ਇਹਨੂੰ ਮਾਰਤਾ, ਫਿਰ ਸਾਡੇ 'ਤੇ ਨਾ ਮੁਕੱਦਮਾ ਹੋਵੇ, ਅਸੀਂ ਨਾ ਕਾਤਲ ਬਣੀਏ। ਉਹ ਕਹਿੰਦੇ ਵੀ ਦੇਖ ਲਓ, ਸਿੱਖ ਨੂੰ ਕਹਿੰਦੇ ਵੀ ਦੇਖ ਲਓ, ਕਹਿੰਦੇ ਹਾਂ ਲਿਖਤ ਪੜ੍ਹਤ ਕਰ ਲਓ, ਦਸਖਤ ਕਰਾ ਲਓ, ਫਿਰ ਇਹ ਘਰ ਕਰਾ ਲੈਣ, ਜੇ ਕੋਈ ਮਾਰ ਦੇਣ ਤਾਂ ਫਿਰ ਕੋਈ ਵੀ ਨਹੀਂ ਹੋਊਗਾ, ਸਾਰਾ ਕੁਛ ਹੋ ਗਿਆ। ਅਤੇ ਉਹ ਫਿਰ ਉਹਨਾਂ ਨੇ ਚੰਗਾ ਜਿਹੜਾ ਤਕੜਾ ਹਮੰਤਰੀ ਸੀ, ਯਾਨੀ ਪੂਰਾ ਵਧੀਆ ਬੰਗਾਲੀ ਮੰਤਰੀ ਲਿਆਂਦਾ, ਜਿਹੜਾ ਪੂਰਾ ਐਨ ਸੀ, ਜਿਹਨੇ ਸਾਰੇ ਸਿੱਧ ਸੁੱਧ ਕੀਤੇ ਸੀ, ਬੜੀਆਂ ਬੜੀਆਂ ਦਿੰਦਾ ਹੁੰਦਾ ਸੀ। ਉਹ ਕਹਿੰਦੇ ਲਓ ਵੀ ਹੁਣ ਆ ਜਾਓ ਇੱਥੇ, ਲਿਖਤ ਪੜ੍ਹਤ ਹੋਈ ਹੈ ਤੁਹਾਡੇ ਸਾਹਮਣੇ, ਸਾਡੇ ਹਮੰਤਰੀ ਨੇ ਬੰਗਾਲੀ ਨੂੰ ਇਹਨੇ ਮੰਤਰਾਂ ਦੇ ਬਾਲਾਂ ਨੂੰ ਮਾਰ ਦੇਣਾ ਹੈ। ਉਹ ਕਹਿੰਦਾ ਵੀ ਲਿਆਓ ਮਾਰੋ। ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਮੂਲ ਮੰਤਰ 'ਤੇ ਭਰੋਸਾ ਸੀ ਅਤੇ ਲੱਗ ਗਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਕਿਉਂ ਜਦੋਂ ਹੁਣ ਮੂਲ ਮੰਤਰ ਅਤੇ ਗੁਰਮੰਤਰ ਦੋ ਜਾਪ ਇਹਨੇ ਮਨ ਲਾ ਕੇ ਮਹਾਰਾਜ ਦਾ ਧਿਆਨ ਧਰ ਕੇ ਸ਼ੁਰੂ ਕਰਤੇ, ਅਤੇ ਉਹ ਲੱਗ ਗਿਆ ਬੰਗਾਲੀ ਆਪਣਾ ਮੰਤਰ ਪੜ੍ਹਨ। ਕੱਚਾ ਤਾਗਾ ਜਾ ਨੂੰ ਕਹਿੰਦੇ ਲੈ ਵੀ ਆ, ਹੱਥ ਉਂਗਲ ਚੀਚੀ ਅਤੇ ਗੂਠੇ ਨਾਲ ਫੜ ਲਾ, ਇਹਦੇ ਨਾਲ ਅੱਗ ਆਉਣੀ ਹੈ, ਇਹਨੇ ਅੱਗ ਨੇ ਸਾੜ ਦੇਣਾ ਤੈਨੂੰ। ਉਹ ਕਹਿੰਦਾ ਲਿਆਓ ਫੜਾਓ ਤਾਗਾ ਜਾ ਆਪਣਾ। ਹੈ ਤਾਂ ਉਹਦੇ ਸਿੱਧ ਕੀਤੇ ਸੀ ਅਤੇ ਕੰਮ ਵੀ ਕਰਦੇ ਸੀ, ਪਰ ਇੱਧਰ ਗੁਰੂ ਨਾਨਕ ਦੀ ਬਾਣੀ ਵਾਲਾ ਸੀ ਸਿੱਖ, ਇਹਦੇ 'ਤੇ ਕਿਵੇਂ ਕਰਨ। ਉਹ ਜਦੋਂ ਮੰਤਰ ਦਾ ਚਲਾਵੇ ਅਤੇ ਉਹ ਤਾਗੇ ਵਿੱਚ ਅੱਗ ਜੀ ਆਵੇ, ਲਾਟਾਂ ਕੱਢਦੀ ਅਤੇ ਪਿੱਛੇ ਮੁੜ ਜਾਏ, ਫਿਰ ਉਹ ਚਲਾਵੇ, ਫਿਰ ਉਹ ਆਵੇ ਅੱਗ ਜੀ ਵਿੱਚ ਦੀ, ਫਿਰ ਪਿੱਛੇ ਮੁੜ ਜਾਏ। ਹੁਣ ਇਹ ਮੰਤਰਾਂ ਦਾ ਇਹ ਹੈ ਪੁੱਠਾ ਕੰਮ ਵੀ ਅੱਗੇ ਨਾ ਮਾਰ ਕਰੇ ਪਿੱਛੇ ਕਰ ਦਿੰਦੇ, ਜਿਹੜਾ ਪੜ੍ਹਦਾ ਉਹਨੂੰ ਵੀ ਮਾਰ ਦਿੰਦੇ। ਇਹ ਵੀ ਕੁਛ ਸੁੱਤਾ ਕੰਮ ਹੈ। ਗੁਰੂ ਨਾਨਕ ਦੀ ਜਪਜੀ ਬਾਣੀ ਦਾ ਇਹ ਹੈ ਫਾਇਦਾ ਵੀ ਇਹ ਪੁੱਠਾ ਨਹੀਂ ਪੈਂਦਾ, ਇਹ ਰੱਖਿਆ ਤਾਂ ਕਰਦਾ ਇਹਨੂੰ ਜੇ ਪੜ੍ਹੀ ਜਾਏ, ਇਹ ਨਹੀਂ ਕਰਦਾ। ਇਹ ਜਦੋਂ ਉਹਨੇ ਕਰਿਆ ਜਦ ਤੀਜੀ ਵਾਰ ਨਾ ਹਟਿਆ ਮੰਤਰੀ ਨੂੰ ਅੱਗ ਲੱਗ ਗਈ, ਲੱਗ ਗਿਆ ਬਣੀ ਬਚਾ ਲਓ ਬਚਾ ਲਓ, ਹੁਣ ਬਚਾਵੇ ਕਿਹੜਾ ਪਿਓ। ਫਿਰ ਉਹ ਜਿਵੇਂ ਉਹ ਜਿਹਦਾ ਇਸ਼ਟ ਉਸ਼ਟ ਜਿਹਾ ਹੁੰਦਾ ਉਹਦੇ ਕੋਲ ਗਿਆ ਗੋਇਆ, ਅਤੇ ਉਹਨੇ ਕੋਈ ਢੰਗ ਤਰੀਕਾ ਜਿਹਾ ਕਰਕੇ ਉਹਦਾ ਖਹਿੜਾ ਜਿਹਾ ਛਡਾਇਆ। ਫਿਰ ਉਹ ਸਿੱਖ ਦੇ ਕੋਲ ਆ ਕਹਿੰਦਾ ਵੀ ਜਦੋਂ ਤੂੰ ਮੂੰਹ 'ਚ ਕੋਈ ਬੁੜਬੁੜ ਜਿਹਾ ਕਰਦਾ ਸੀ ਕਿਹੜਾ ਮੰਤਰ ਪੜ੍ਹਦਾ ਸੀ ਉਹ ਮੈਨੂੰ ਦੱਸ। ਇਹ ਅੱਜ ਤੀਕਰ ਦਾ ਸਾਡਾ ਮੰਤਰ ਕਿਤੇ ਫੇਲ ਹੀ ਨਹੀਂ ਹੋਇਆ, ਇਹੋ ਜਿਹਾ ਤੂੰ ਪੜ੍ਹਦਾ ਸੀ। ਇਹਨੇ ਸਾਰਾ ਕਹਿੰਦੇ ਮੈਨੂੰ ਵੀ ਆ ਚੱਕਰ 'ਚ ਪਾ ਤਾ, ਮੈਨੂੰ ਅੱਗ ਲਾ ਤੀ। ਕਹਿੰਦਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਹੈ, ਮੁੱਢਲਾ ਮੰਤਰ ਹੈ। ਸਿੱਖਾਂ ਨੂੰ ਜਦੋਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਅੰਮ੍ਰਿਤ ਛਕਾਇਆ, ਸਭ ਤੋਂ ਪਹਿਲਾਂ ਇਹ ਮੂਲ ਮੰਤਰ ਦੜਾਇਆ ਸੀ। ਇਹ ਕਿਹਾ ਸੀ ਵੀ ਅੰਮ੍ਰਿਤ ਛਕਣ ਵਾਲੇ ਕਹੋ ਇੱਕ ਓਂਕਾਰ ਸਤਨਾਮ ਕਰਤਾ ਪੁਰ, ਉਦੋਂ ਬਾਅਦ ਵੀ ਸਾਨੂੰ ਗੁਰਮੰਤਰ ਦੜਾਇਆ ਹੈ, ਵਾਹਿਗੁਰੂ ਕਿਹਾ ਹੈ। ਇਹ ਦੋ ਮੰਤਰ ਮੈਂ ਪੜ੍ਹਦਾ ਸੀ, ਦੋ ਜਾਪ ਇਕੱਠੇ ਕਰਦਾ ਸੀ, ਇਸ ਕਰਕੇ ਵੀ ਗੁਰੂ ਨਾਨਕ ਦੇ ਦੋਵੇਂ ਮੰਤਰ ਹੈ, ਤੇਰੇ ਮੰਤਰ ਕੀ ਕਰਨ। ਇਹ ਕਹਿੰਦਾ ਵੀ ਹਾਂ, ਗੁਰੂ ਨਾਨਕ ਵਰਗਾ ਨਾ ਕੋਈ ਗੁਰੂ ਹੋਇਆ ਅਤੇ ਨਾ ਗੁਰੂ ਨਾਨਕ ਦੇ ਬਾਣੀ ਵਰਗਾ ਕੋਈ ਮੰਤਰ ਹੈ। ਜਿਹੜਾ ਸਿੱਖ ਪੜ੍ਹਦਾ ਉਹਦੇ 'ਤੇ ਕੋਈ ਮੰਤਰ ਚਤਨ ਨਹੀਂ ਚੱਲ ਸਕਦਾ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਿੱਖ ਨੂੰ ਕਿਹਾ ਸੀ ਵੀ ਇਹ ਜਪਜੀ ਨਹੀਂ ਪੜ੍ਹਦਾ ਹੁਣ, ਅਤੇ ਗੁਰੂ ਕਲਗੀਧਰ ਜੀ ਨੇ ਉਹ ਕਿਹਾ ਵੀ ਜਿਹੜਾ ਇਹ ਨਹੀਂ ਬਾਣੀ ਪੜ੍ਹਦਾ ਤਾਂ ਜਨਮੀ ਗੁਆਉਂਦਾ ਬੇਅਰਥ, ਅਤੇ ਉਹ ਵਿਮਰ ਕੇ ਗੰਦਗੀ ਦਾ ਕੀੜਾ ਬਣੂਗਾ, ਇਹ ਡੰਡ ਮਿਲੂਗਾ ਨਾ ਜਪਜੀ ਪੜ੍ਹਨ ਤੋਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਵੱਧ ਤੋਂ ਵੱਧ ਪੜ੍ਹਨਾ ਚਾਹੀਏ। ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਜਪ ਬਾਣੀ ਦਾ ਮਹਾਤਮ ਦਰਸਾਉਂਦਿਆਂ ਵੀ ਜੇ ਇੱਕ ਜਪਜੀ ਬਾਣੀ ਦਾ ਪਾਠ ਕੋਈ ਬੋਲੀ ਸਾਹਿਬ ਇਸ਼ਨਾਨ ਕਰਕੇ ਕਰ ਲਏਗਾ ਉਹਦੀ 1,00,000 ਜੂਨੀ ਕੱਟੀ ਜਾਊ, ਜੇ ਦੂਜਾ ਪਾਠ ਕਰ ਲੂ ਫਿਰ 1,00,000 ਜੂਨੀ ਕੱਟੀ ਜਾਊ, ਜੇ 84 ਪਾਠ ਜਪਜੀ ਸਾਹਿਬ ਦੇ ਇਸ਼ਨਾਨ 84 ਵਾਰ ਕਰ ਲਏਗਾ ਇਸ ਪੌੜੀ 'ਤੇ ਉਹਦੀ 84,00,000 ਜੂਨੀ ਕੱਟੀ ਜਾਊਗੀ। ਏਡਾ ਇਹ ਜਪਜੀ ਸਾਹਿਬ ਦੇ ਦਾ ਮਹਾਨ ਮਹੱਤਵ ਹੈ, 84,00,000 ਜੂਨੀ ਤੋਂ ਖਹਿੜਾ ਛਡਾਉਣ ਵਾਲਾ ਹੈ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਦੂਜੀ ਵਾਰ ਹੋਰ ਵਰ ਰੂਹ ਵਰਸ਼ ਕੀਤੇ ਵੀ ਜਿੱਥੇ 84,00,000 ਇੱਕ ਵਾਰੀ ਵੀ ਕੋਈ ਜਪਜੀ ਸਾਹਿਬ ਦਾ ਪਾਠ ਕਰਕੇ ਐਸਨ ਸਾਹਿਬ ਦੇ ਵਿਧੀ ਅਰਦਾਸ ਕਰਕੇ ਨਿਕਲ ਜਾਏ ਉਹਦੀ ਵੀ 84 ਕੱਟੀ ਜਾਓ, ਉਹ ਵੀ ਜਮਾਂ ਦੇ ਬੱਸ ਨਹੀਂ ਪਵੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜੇ ਜਪਬਾਣੀ ਇਹਦਾ ਮਹਾਨ ਫਲ ਹੈ। ਦੋਹਰਾ ਸ੍ਰੀ ਸਰਸਵਤੀ ਸਿਮਰਨ। ਅਗਲਾ ਪ੍ਰਸੰਗ ਸ਼ੁਰੂ ਹੋ ਰਿਹਾ ਹੈ, ਸ੍ਰੀ ਸੋਭਾ ਵਾਲੀ ਜਾਂ ਸ਼੍ਰੋਮਣੀ ਸਰਸ੍ਰੇਸ਼ਟ ਜਿਹੜਾ ਗਿਆਨ ਹੈ ਉਸਨੂੰ ਹਿਰਦੇ ਵਿੱਚ ਇੱਜ਼ਤ ਕਰਨ ਵਾਲੀ ਜਿਹੜੀ ਬਾਣੀ, ਉਹਦਾ ਜਿਹੜਾ ਸਿਮਰਨ ਕਰਨਾ ਉਹਨੂੰ ਵਾਰ ਵਾਰ ਬਾਣੀ ਨੂੰ ਪੜ੍ਹਨਾ ਹੈ। ਤੀਛਨ ਮਹਾ ਕੁਠਾਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਤਾਂ ਬਹੁਤ ਜਿਵੇਂ ਤਿੱਖਾ ਕੁਹਾੜਾ ਹੋਵੇ ਨਾ, ਅਤੇ ਜਿੱਥੇ ਮਾਰੋ ਵੱਢ ਕੇ ਰੱਖ ਦਿੰਦਾ ਸਭ ਕੁਝ। ਇਸ ਤਰ੍ਹਾਂ ਕਹਿੰਦੇ ਵਾਰ ਵਾਰ ਜਿਹੜੀ ਸ੍ਰੇਸ਼ਟ ਬਾਣੀ ਇਹਦਾ ਸਿਮਰਨ ਕਰਨਾ, ਇਹਨੂੰ ਬਾਣੀ ਪੜ੍ਹਨਾ, ਮਨ ਨੂੰ ਤਿੱਖਾ ਕੁਹਾੜਾ ਚਲਾਉਣਾ। ਵਿਘਨ ਬ੍ਰਿਸ਼ ਕੇ ਵਿਪਨ ਕੋ। ਉਹਦਾ ਲੱਕਣਾ ਵੱਢ ਕੇ ਸਿਵਦਾ ਗੁਰੂ ਨਾਨਕ ਦੀ ਬਾਣੀ ਦਾ ਜਿਹੜਾ ਕਹਿੰਦੇ ਸਿਮਰਨ ਕਰਨਾ ਵਾਰ ਵਾਰ ਕਰਨਾ ਕੁਹਾੜੇ ਨਾਲ, ਕਹਿੰਦੇ ਵਿਘਨਾ ਰੂਪੀ ਬ੍ਰਿਸ਼ ਜੰਗਲ ਨੂੰ ਇਹ ਕੱਟਣ ਵਾਲਾ ਹੈ। ਕਰਤ ਸੰਘਾਰ ਸੁਧਾਰ। ਕਹਿੰਦੇ ਵਿਨਾਸ਼ ਮਾਰ ਕੇ ਸੰਘਾਰ ਕਰਦਾ ਹੈ, ਸਾਰੇ ਜਿਹੜੇ ਵਿਘਨਾ ਰੂਪੀ ਬ੍ਰਿਸ਼ ਨੂੰ ਕੱਟ ਵੱਢ ਕੇ ਸਮਾਪਤੀ ਕਰ ਦਿੰਦਾ, ਜੜੋਂ ਪੁੱਟ ਦਿੰਦਾ ਹੈ ਵਿਘਨ। ਚੌਪਈ ਬਹਰੋ ਕਿਤਕ ਬਿਤਾਇਓ ਕਾਲਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਉਚਾਰਨ ਕਰ ਲਿਖਵਾਇਆ ਹੈ, ਤੇਰੀ ਮਹਿਮਾ ਦੱਸੀ। ਉਸ ਤੋਂ ਬਾਅਦ ਜਦੋਂ ਕੋਈ ਸਮਾਂ ਹੋਰ ਬਤੀਤ ਕੀਤਾ, ਸ੍ਰੀ ਨਾਨਕ ਜੀ ਪਰਮ ਕਿਰਪਾਲਾ, ਗੁਰੂ ਨਾਨਕ ਸਾਹਿਬ ਜੀ ਬੜੇ ਦਿਆਲੂ ਕਿਰਪਾਲੂ ਹਨ। ਇੱਕ ਦਿਨ ਅੰਗਦ ਸੰਗ ਬਖਾਨਾ, ਇੱਕ ਦਿਨ ਦੀ ਗੱਲ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਥਿਓ ਬਚਨ ਕਿਹਾ ਆਪ ਜੀ ਨੇ, ਤੁਮ ਆਪ ਗਮਨਾ ਆਪਣੇ ਸਥਾਨਾ। ਗੁਰੂ ਅੰਗਦ ਸਾਹਿਬ ਜੀ ਜੋ ਤੁਸੀਂ ਤੁਹਾਡਾ ਆਪਣਾ ਸਥਾਨ ਹੈ ਨਾ ਖਡੂਰ ਸਾਹਿਬ, ਉੱਥੇ ਚਲੇ ਜਾਓ। ਇਹਾਂ ਰਹੀਏ ਆਇਸ ਇਹੀ, ਇਹ ਸਾਡੀ ਆਗਿਆ ਹੈ, ਤੁਹਾਨੂੰ ਵੀ ਇੱਥੇ ਕਰਤਾਰਪੁਰ ਸਾਹਿਬ ਵਿੱਚ ਨਾ ਹੁਣ ਬਿਲਕੁਲ ਰਹੀਏ। ਸਮਾਂ ਸਮੀਪ ਤਜੋ ਨਿਜ ਦੇਹੀ, ਕਿ ਅਸੀਂ ਹੁਣ ਸਰੀਰ ਛੱਡ ਜਾਣਾ ਹੈ, ਸਾਡੇ ਸਰੀਰ ਛੱਡਣ ਦਾ ਸਮਾਂ ਬਹੁਤ ਨੇੜੇ ਆਇਆ ਹੋਇਆ। ਦਿਨ ਥੋੜੇ ਹੀ ਹਿਰਦੇ ਲਖੀਜੈ, ਆਹੇ ਗੁਰੂ ਅੰਗਦ ਸਾਹਿਬ ਹਿਰਦੇ ਵਿੱਚ ਜਾਣ ਲਿਓ, ਸਾਡੇ ਸਰੀਰ ਛੱਡਣ ਦੇ ਥੋੜੇ ਜਿਹੇ ਦਿਨ ਹੀ ਬਾਕੀ ਰਹਿ। ਗ੍ਰਾਮ ਖਡੂਰ ਪਿਆਨੋ ਕੀ ਜੈ, ਤੁਸੀਂ ਸਾਡਾ ਵਚਨ ਮੰਨ ਕੇ ਇਸੇ ਸਮੇਂ ਖਡੂਰ ਸਾਹਿਬ ਨਗਰ ਨੂੰ ਚਲੇ ਜਾਈਏ। ਸੁਣ ਅੰਗਦ ਬੰਦੇ ਦੁਆ ਹਾਥਾ, ਇਸ ਤਰ੍ਹਾਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਹੱਥ ਜੋੜਨਾ ਕੀਤੇ। ਬੋਲਿਓ ਬਚਨ ਲਾਏ ਪਦ ਮਾਥਾ, ਚਰਨਾ ਤੇ ਮੱਥਾ ਲਾ ਕੇ ਉਹ ਬਚਨ ਬੋਲੇ ਆਪ ਜੀ। ਰਾਵਰ ਕੀ ਰਜਾਏ ਮਮ ਸੀਸਾ, ਆਪ ਜੀ ਦੀ ਆਗਿਆ ਮਾਰੇ ਮੇਰੇ ਸਿਰ ਤੇ ਖਿੜੇ ਮੱਥੇ। ਇੱਕ ਅਵਰ ਬੂਝੋ ਜਗਦੀਸ਼ਾ, ਹੇ ਜਗ ਦੇ ਮਾਲਕ ਇੱਕ ਗੱਲ ਆਪ ਜੀ ਤੋਂ ਮੈਂ ਪੁੱਛਦਾ ਹਾਂ, ਤਿਆਗਨ ਤਨ ਕੋ ਸਮਾਂ ਜੇ ਆਹੀ, ਜਦੋਂ ਮਾਰਾ ਆਪ ਜੀ ਦੇ ਸਰੀਰ ਛੱਡਣ ਦਾ ਸਮਾਂ ਆਵੇਗਾ, ਤਬ ਦਰਸੋ ਮੈਂ ਆਏ ਕੇ ਨਾਹੀ, ਉਸ ਵੇਲੇ ਮਾਰਾ ਆਉਂਦੇ ਸਮੇਂ ਆਪ ਜੀ ਦੇ ਦਰਸ਼ਨ ਕਰਨ ਲਈ ਮੈਂ ਚੱਲ ਕੇ ਆ ਜਾਵਾਂ ਕੇ ਨਾ ਆਵਾਂ ਇੱਥੇ। ਆਇਸ ਦੇਹ ਤੋ ਆਓ ਸਮੀਪਾ, ਗੁਰੂ ਨਾਨਕ ਸਾਹਿਬ ਜੀ ਆਗਿਆ ਦੇਵੋਗੇ ਫੇਰ ਤਾਂ ਸਰੀਰ ਛੱਡਣ ਸਮੇਂ ਮੈਂ ਆਪ ਜੀ ਦੇ ਪਾਸ ਆ ਜਾਵਾਂ। ਸੁਣ ਬੋਲੇ ਬੇਦੀ ਕੁਲ ਦੀਪਾ, ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਕਿਉਂ ਬੋਲੇ ਹਨ, ਤੁਮ ਨਹਿ ਆਵੋ ਤਬ ਇਤ ਆਸਾ, ਮਹਾਰਾਜ ਕਹਿੰਦੇ ਵੀ ਤੂੰ ਇਸ ਤਰਫ ਬਿਲਕੁਲ ਨਹੀਂ ਆਉਣਾ ਉਸ ਸਮੇਂ, ਹਮ ਆਵਾਂਗੇ ਤੁਮਰੇ ਪਾਸਾ, ਸਰੀਰ ਛੱਡ ਕੇ ਅਸੀਂ ਕਹਿੰਦੇ ਗੋਤਰੂ ਵਿੱਚ ਅਸੀਂ ਤੇਰੇ ਕੋਲ ਆ ਜਾਵਾਂਗੇ। ਇਸ ਵਿੱਚ ਕੋ ਨਹਿ ਸਕਹਿ ਲਖਾਈ, ਕਹਿੰਦੇ ਜਦੋਂ ਅਸੀਂ ਆਵਾਂਗੇ ਨਾ ਤੇਰੇ ਕੋਲ ਗੋਤਰੂ ਹੋ ਕੇ ਕੋਈ ਕਹਿੰਦੇ ਜਾਣ ਨਹੀਂ ਸਕੇਗਾ, ਤਿਉਂ ਤਬ ਆਏ ਮਿਲੇ ਤੁਜ ਤਾਈ, ਕਹਿੰਦੇ ਇਸ ਤਰ੍ਹਾਂ ਆ ਕੇ ਤੁਹਾਨੂੰ ਅਸੀਂ ਮਿਲਾਂਗੇ, ਭਾਵ ਜਿਹੜੀ ਜੋਤ ਹੈ ਤੁਹਾਡੇ ਵਿੱਚ ਆ ਕੇ ਜੋਤ ਲੀਨ ਕਰ ਦਿਆਂਗੇ। ਸੁਣ ਕੇ ਸਰੋਣ ਬਚਨ ਜਗ ਗੁਰ ਕੇ, ਜੋ ਸੰਸਾਰ ਦੇ ਗੁਰੂ ਹੈ ਉਹਨਾਂ ਦੇ ਬਚਨ ਸੁਣ ਕੇ ਕੰਨਾਂ ਰਾਹੀਂ ਚੱਲੇ ਉਹਨਾਂ ਚਹਿਤ ਨਿਕੇਤ ਵਿਛੜ ਕੇ, ਮਹਾਰਾਜ ਤੋਂ ਵਿਛੜ ਕੇ ਹੁਣ ਘਰ ਵੱਲ ਜਾਇਆ ਤਾਂ ਚਾਹੁੰਦੇ ਨਹੀਂ ਸਨ ਗੁਰੂ ਅੰਗਦ ਸਾਹਿਬ ਮਹਾਰਾਜ। ਤਦ ਪਰ ਜਾਏ ਅਮੋਰ ਸੋ ਪ੍ਰਣ ਜਿਹੇ, ਫਿਰ ਵੀ ਇਹ ਪ੍ਰਣ ਕੀਤਾ ਵੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਉਹ ਆਪਾਂ ਮੋੜਨੀ ਨਹੀਂ। ਭਇਓ ਤਿਆਰ ਚੱਲਣ ਕੋ ਛਿੰਨਤੇ, ਉਸੇ ਸਮੇਂ ਚੱਲਣ ਲਈ ਤਿਆਰ ਹੋ ਗਏ ਹਨ। ਵਾਹਿ ਅਧੀਨ ਕਰ ਹੀ ਅਸ਼ਟਾਂਗ, ਉਸ ਵੇਲੇ ਬਹੁਤ ਅਧੀਨਤਾ ਸਹਿਤ ਹੋ ਕੇ ਅੱਠ ਅੰਗ ਲਾ ਕੇ ਡੰਡੋਤ ਵੰਦਨਾ ਕੀਤੀ। ਬੰਦਹ ਚਰਨ ਕਵਲ ਅਨੁਰਾਗੰ, ਬਹੁਤ ਹੀ ਪ੍ਰੇਮ ਪਿਆਰ ਵਿੱਚ ਆਏ ਮਹਾਰਾਜ ਨੂੰ ਹੈ, ਡੰਡੇ ਵੱਤ ਸਿੱਧੇ ਪੈ ਕੇ ਮੱਥੇ ਟੇਕ ਰਹੇ। ਮਨ ਸੌਂਪਿਓ ਗੁਣ ਖਾਨੀ ਪਾਸੂ, ਮੱਥਾ ਟੇਕ ਕੇ ਗੁਣਾਂ ਦੇ ਖਾਣ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮਨ ਸੌਂਪ ਕਰ ਦਿੱਤਾ, ਮਨ ਉਹਨਾਂ ਦੇ ਚਰਨਾਂ ਵਿੱਚ ਲਾ ਦਿੱਤਾ। ਤਨ ਗਮਨਿਓ ਜਿਤ ਦਿਸ਼ਾ ਅਵਾਸੂ, ਜਿਹੜਾ ਸਿਰਫ ਸਰੀਰ ਹੈ ਉਹ ਜਿਸ ਤਰਫ ਖਡੂਰ ਵਿੱਚ ਘਰ ਸੀ ਉਧਰ ਚੱਲਿਆ, ਮਨ ਮਹਾਰਾਜ ਦੇ ਚਰਨਾਂ ਕੋਲ ਧਿਆਨ ਵਿੱਚ ਛੜ ਗਏ। ਤੋਹਰਾ ਵਿਦਾ ਹੋਏ ਜਗ ਗੁਰੂ ਤੇ, ਇਉਂ ਜੋ ਸੰਸਾਰ ਦੇ ਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਵਿਦੋ ਹੋ ਕੇ, ਸ੍ਰੀ ਅੰਗਦ ਸੁਖ ਰਾਸ, ਗੁਰੂ ਨਾਨਕ ਗੁਰੂ ਅੰਗਦ ਸਾਹਿਬ ਸੁਖਾਂ ਦੇ ਰਾਸ ਖਜ਼ਾਨਾ ਹਨ ਪੂੰਜੀ ਹਨ, ਸਨੇ ਸਨੇ ਆਵਤ ਪਏ, ਹੌਲੀ ਹੌਲੀ ਸਹਿਜ ਵਿੱਚ ਚੱਲ ਕੇ ਆ ਗਏ ਹਨ। ਗ੍ਰਾਮ ਖਡੂਰ ਆਵਾਸ, ਜਿੱਥੇ ਖਡੂਰ ਸਾਹਿਬ ਦੇ ਵਿੱਚ ਆਪਣੇ ਰਹਿਸ਼ੀ ਮਕਾਨ ਸਨ। ਚੌਪਈ ਮਿਲ ਹੈ ਤਬ ਹੈ ਸਗਰੇ ਨਰ ਆਈ, ਜਿੰਨੇ ਖਡੂਰ ਸਾਹਿਬ ਦੇ ਮਾਈ ਪਾਈ ਹੈ ਸਾਰੇ ਦੇ ਸਾਰੇ ਆ ਕੇ ਆਪ ਜੀ ਨੂੰ ਮਿਲਦੇ ਜੁਲਦੇ। ਬੰਦਾ ਹੈ ਕੁਸ਼ਲ ਬੂਝ ਹਰ ਖਾਈ, ਪਹਿਲਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਆ, ਫਿਰ ਸੁੱਖ ਸਾਂਦ ਰਾਜੀ ਖੁਸ਼ੀ ਪੁੱਛਦੇ ਹੈ। ਜਥਾ ਯੋਗ ਆਦਰ ਸਭ ਹੀ ਕਾ। ਮੰਗਲ ਸਹਿ ਮਹਾਰਾਜ, ਜਿਸ ਤਰ੍ਹਾਂ ਯੋਗਤਾ ਬਣਦੀ ਹੈ ਸਾਰਿਆਂ ਦਾ, ਉਸੇ ਤਰ੍ਹਾਂ ਆਦਬ ਸਤਿਕਾਰ ਕਰਦੇ। ਕਹਿਤ ਭਏ ਤੇਹਣ ਕੁਲ ਟੀਕਾ, ਹੋਇਓ ਵਿਦਿਆ ਦੇ ਕੁਲ ਦੇ ਤੇਹ ਟਿੱਕਾ ਰੂਪ। ਕਹਿੰਦੇ ਵੀ ਰਾਜੀ ਖੁਸ਼ ਹੈ ਮਹਾਰਾਜ ਦੀ ਕਿਰਪਾ ਹੈ। ਸਗਲੀ ਕਲਾ ਵਿਸਾਲ ਦੁਰਾਈ, ਹਰੇ ਖਡੂਰ ਸਾਹਿਬ ਵਿੱਚ ਆ ਕੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਤਾਕਤਾਂ ਸ਼ਕਤੀਆਂ ਬਖਸ਼ੀਆਂ, ਬਿਲਕੁਲ ਹੀ ਕਹਿੰਦੇ ਲਕੋ ਲਈਆਂ। ਨਹਿ ਕਿਸਕੇ ਸੰਗ ਕਬ ਹੈ ਜਨਾਈ, ਇੱਥੇ ਖਡੂਰ ਵਿੱਚ ਰਹਿੰਦਿਆਂ ਕਿਸੇ ਸਿੱਖ ਕਿਸੇ ਮਾਈ ਭਾਈ ਕੋਲ ਜਨਾਇਆ ਨਹੀਂ। ਵੀ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਖੁੱਲੇ ਗੱਫੇ ਸਾਨੂੰ ਬਖਸ਼ਦੇ, ਕੋਈ ਫੜ ਨਹੀਂ ਮਾਰ ਰਹੇ। ਜੋ ਹਿਰਦੇ ਕਰ ਬਹੁਤ ਜਗ ਆਸਾ, ਜਿਹੜਾ ਕੋਈ ਬਹੁਤੇ ਹਿਰਦੇ ਵਿੱਚ ਜ਼ਿਆਦਾ ਇੱਛਾ ਰੱਖ ਕੇ ਆਏ ਕਰਹਿ ਸੇਵਾ ਤਿੰਨ ਪਾਸਾ, ਮਹਾਰਾਜ ਦੇ ਪਾਸ ਆ ਕੇ ਸ਼ਰਧਾ ਨਾਲ ਸੇਵਾ ਕਰਦਾ ਹੈ, ਤਬ ਉਪਦੇਸ਼ ਹਿਤ ਕਲਿਆਣਾ। ਫਿਰ ਉਹਦੀ ਕਲਿਆਣ ਵਾਸਤੇ ਉਹਨੂੰ ਉਪਦੇਸ਼ ਦੇ ਦਿੰਦੇ ਵੀ ਭਾਈ ਜਪਜੀਤ ਸਾਹਿਬ ਬਣਿਆ ਕਰੋ, ਵਾਹਿਗੁਰੂ ਗੁਰੂ ਮੰਤਰ ਜਾਪ ਕਰਿਆ ਕਰ। ਪਰੇ ਕੁਬੰਧਨ ਕਰ ਹੈ ਹਨ, ਉਹਦੇ ਜਿਹੜੇ ਖੋਟੇ ਬੰਧਨ ਮੋਹ ਮਮਤਾ ਦੇ ਪਏ ਉਹਦੇ ਨਾਸ ਕਰ ਦਿੰਦੇ। ਨਿਜ ਪ੍ਰਤਾਪ ਜੋ ਸਰਬ ਛਿਪਾਵਾ, ਜਿਹੜਾ ਆਪਣਾ ਤੇਜ ਪ੍ਰਤਾਪ ਸੀ ਉਹ ਸਾਰਾ ਆਪਣੇ ਲੁਕਾ ਛਿਪਾ ਲਿਆ। ਸੂਰਜ ਮਨ ਹੋ ਬੀਚ ਘੱਟ ਪਾਵਾ, ਮਾਨੋ ਜਿਵੇਂ ਸੂਰਜ ਨੂੰ ਕਿਸੇ ਨੇ ਘੜੇ ਵਿੱਚ ਹੀ ਪਾ ਲਿਆ ਹੋਵੇ, ਉਹ ਹਿਰਦੇ ਵਿੱਚ ਮਹਾਰਾਜ ਨੇ ਸਭ ਕੁਛ ਪ੍ਰਤਾਪ ਲੁਕਾ ਛਿਪਾ ਲਿਆ। ਕਿਨ ਹੁਣ ਅਜਰ ਜਰਿਓ ਇਨ ਜੈਸੇ, ਕਵੀ ਜੀ ਕਹਿੰਦੇ ਆ ਗੁਰੂ ਅੰਗਦ ਸਾਹਿਬ ਜੀ ਵਾਂਗ ਅੱਜ ਤੱਕ ਕਿਸੇ ਨੇ ਵੀ ਅਜਰ ਸ਼ਕਤੀ ਨੂੰ ਜਰਿਆ ਨਹੀਂ। ਤੀਨ ਕਾਲ ਮਹਿ ਭਇਓ ਨਾ ਐਸੇ, ਨਾ ਤਿੰਨਾਂ ਕਾਲਾਂ ਵਿੱਚ ਪਿੱਛੇ ਇਸ ਤਰ੍ਹਾਂ ਦਾ ਕੋਈ ਹੋਇਆ ਤੇ ਨਾ ਹੋਣਾ ਐਸਾ। ਉਤਪਤ ਪਾਲਣ ਸ਼ਕਤ ਤ੍ਰਿਲੋਕ, ਇੰਨੀ ਤਾਕਤ ਮਹਾਰਾਜ ਕੋਲੋਂ ਪ੍ਰਾਪਤ ਹੋਈ ਸੰਸਾਰ ਨੂੰ, ਤਿੰਨਾਂ ਲੋਕਾਂ ਨੂੰ ਪੈਦਾ ਕਰ ਦੇਣਾ, ਫਿਰ ਤਿੰਨਾਂ ਲੋਕਾਂ ਨੂੰ ਜਿੱਥੇ ਜੀ ਬੈਠੇ ਉਹਨਾਂ ਦੀ ਪਾਲਣਾ ਕਰ ਦੇਣੀ। ਸਿੰਧ ਸ਼ੁਕਤ ਮਹਿ ਸਭ ਜਨ ਰੋਕੰ, ਹਾਂ ਇਸ ਤਰ੍ਹਾਂ ਮਹਾਰਾਜ ਨੇ ਕਹਿੰਦੇ ਜਿਵੇਂ ਜਿੰਨੀਆਂ ਸਮੁੰਦਰ ਦੀਆਂ ਸ਼ਕਤੀਆਂ ਹੈ ਨਾ, ਸਮੁੰਦਰ ਵਰਗੀਆਂ ਸ਼ਕਤੀਆਂ, ਜਾਣੀ ਜਿਵੇਂ ਕੋਈ ਸਿੱਪੀ ਵਿੱਚ ਹੀ ਉਹ ਸਮੁੰਦਰ ਨੂੰ ਰੋਕ ਲਏ, ਮਹਾਰਾਜ ਨੇ ਆਪਣੇ ਹਿਰਦੇ ਰੂਪੀ ਸਿੱਪੀ ਚ ਜਿੰਨੀਆਂ ਸ਼ਕਤੀਆਂ ਸਮੁੰਦਰ ਵਰਗੀਆਂ ਅੰਦਰ ਰੋਕ ਲਈਆਂ, ਅੰਦਰ ਹੀ ਗੋਤ ਰੱਖ ਲਈਆਂ। ਮੁਸ਼ਟ ਵਿਖੈ ਨਾ ਸਭ ਲਈ ਜੈਸੇ, ਜਿਸ ਤਰ੍ਹਾਂ ਜਿਵੇਂ ਆਕਾਸ਼ ਨੂੰ ਕਿਸੇ ਨੇ ਮੁੱਠੀ ਵਿੱਚ ਲੈ ਲਿਆ ਹੋਵੇ, ਉਹ ਮਹਾਰਾਜ ਨੇ ਜਿੰਨੀਆਂ ਸ਼ਕਤੀਆਂ ਆਕਾਸ਼ ਵਰਤਮਾਨ ਹੈ ਆਪਣੇ ਹਿਰਦੇ ਰੂਪੀ ਮੁੱਠੀ ਵਿੱਚ ਹੀ ਲੈ ਲਈਆਂ, ਅੰਦਰ ਹੀ ਗੋਤ ਕਰ ਲਈਆਂ। ਇਸ ਵਿਧ ਰਹੇ ਸਦਨ ਨਿਜ ਬੈਸੇ, ਸਭ ਕੁਛ ਕਹਿੰਦੇ ਗੋਤ ਕਰਕੇ ਲੁਕੋ ਕੇ ਘਰ ਦੇ ਵਿੱਚ ਮੌਜ ਨਾਲ ਬੈਠੇ ਰਹੇ। ਤਿਨਕੇ ਸ਼੍ਰੀਪਦ ਪੰਕਜ ਤਾਏ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਕਮਲਾਂ ਦੇ ਤਾਏ। ਕਵ ਸੰਤੋਖ ਸਿੰਘ ਬੰਦਨ ਗਾਏ, ਜਿਹੜਾ ਕਵੀ ਸੰਤੋਖ ਸਿੰਘ ਹੈ ਉਹ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰ ਰਿਹਾ, ਕਹਿ ਰਿਹਾ ਮੱਥਾ ਟੇਕ ਰਿਹਾ ਸਰੋਤਾ ਜਨੋ। ਇਸ ਤਰ੍ਹਾਂ ਜੋ ਕਵੀ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਨਾਲ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਆਏ, ਉਹ ਪ੍ਰਸੰਗ ਕਿਹਾ ਤੇ ਆਪਣੇ ਵੱਲੋਂ ਸ਼ਰਧਾ ਨਾਲ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਇਹ ਪ੍ਰਸੰਗ ਪੂਰਾ ਕੀਤਾ ਹੈ। ਇਸ ਤੋਂ ਬਾਅਦ ਜਿਵੇਂ ਕੋਈ ਬਾਕੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਚੋਜ ਕੀਤਾ ਜਾਂ ਸਿੱਖਾਂ ਨੂੰ ਉਪਦੇਸ਼ ਬਖਸ਼ਿਆ, ਇੱਥੇ ਖਡੂਰ ਸਾਹਿਬ ਵਿਖੇ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਤ ਕਿਰਿਆ ਪ੍ਰਾਰੰਭ ਕੀਤੀ, ਉਹ ਨੰਬਰਵਾਰ ਸਾਰੇ ਪ੍ਰਸੰਗ ਆਉਣਗੇ, ਆਪਾਂ ਲੜੀਵਾਰ ਸਰਵਣ ਕਰਾਂਗੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਅਖੀਰੀ ਉਹ ਦਸਵੀਂ ਥਿੱਤ ਨੂੰ ਜੋਤੀ ਜੋਤ ਸਮਾ ਕੇ ਸੱਚਖੰਡ ਗਾਉਣ ਕਰ ਗਏ ਸੀ, ਉਹ ਸਾਰਾ ਨੰਬਰਵਾਰ ਪ੍ਰਸੰਗ ਆਏਗਾ, ਉਹ ਆਪਾਂ ਲੜੀਵਾਰ ਨੂੰ ਵੀ ਸਾਰਾ ਸਰਵਣ ਕਰਕੇ ਲਹਾ ਲਾਂਗੇ। ਹੁਣ ਸਮਾਂ ਹੈ ਇੱਥੇ ਸਮਾਪਤੀ ਹੈ ਜੀ। ਮੁਸ਼ਟ ਬਿਖੈ ਨਾਭ ਸਭ ਲਈ ਜੈਸੇ, ਇਸ ਬਿਧ ਰਹੇ ਸਦਨ ਨਿਜ ਬੈਸੇ, ਤਿਨਕੇ ਸ਼੍ਰੀਪਦ ਪੰਕਜ ਤਾਏ, ਕਵ ਸੰਤੋਖ ਸਿੰਘ ਬੰਦਨ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।